ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਨ ਜਿੱਥੇ ਪੰਚ ਵਿਕਾਰ ਤਿੰਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਦੋਹਰਾ ਸਾਗਰ ਸ੍ਰੀ ਨਾਨਕ ਚਰਤ ਬਾਲਾ ਮੰਦਰ ਰੂਪ ਪ੍ਰੇਮ ਸ਼ੇਸ਼ ਨੇਤੀ ਪਏ ਕੀਨੋ ਮਥਨ ਅਨੂਪ ਸਾਗਰ ਸ੍ਰੀ ਨਾਨਕ ਚਰਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਹੀ ਸੋਹਣਾ ਸੁੰਦਰ ਦੀਵਾਨ ਸਜ ਰਿਹਾ ਹੈ ਚਵਰ ਛਤਰ ਤੱਕ ਦੇ ਮਾਲਕ ਪ੍ਰਤੱਖ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਹੁਤ ਹੀ ਅਰਬ ਸਤਿਕਾਰ ਸਹਿਤ ਗ੍ਰੰਥੀ ਸਾਹਿਬਾਨ ਰਾਹੀਂ ਪ੍ਰਕਾਸ਼ ਸੇਵਾ ਹੋਈ ਹੈ ਉਪਰੰਤ ਗੁਰਬਾਣੀ ਦਾ ਪਾਠ ਜਾਪ ਰਾਗੀ ਸਿੰਘਾਂ ਦੀ ਰਸਨਾ ਰਾਹੀਂ ਗੁਰਬਾਣੀ ਦਾ ਕੀਰਤਨ ਹੋ ਰਿਹਾ ਸੀ ਮਾਈ ਭਾਈ ਜਿੰਨੇ ਗੁਰੂ ਕੇ ਦਰਬਾਰ ਵਿੱਚ ਸੰਗਤ ਰੂਪ ਹਾਜ਼ਰੀਆਂ ਭਰ ਰਹੇ ਸੀ ਜਿੰਨਾ ਕੁ ਸਮਾਂ ਕੀਰਤਨ ਸੁਣਿਆ ਲਾਹਾ ਲਿਆ ਹੈ ਕੀਰਤਨ ਤੋਂ ਬਾਅਦ ਆਪਾਂ ਘੰਟਾ ਸਵਾ ਘੰਟਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਇਤਿਹਾਸ ਜੋ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਹੀ ਮਨੋ ਅਲੱਥਾ ਕੀਤਾ ਹੈ ਉਹ ਆਪਾਂ ਸਰਵਣ ਕਰ ਰਹੇ ਹਾਂ ਲੜੀਵਾਰ ਰੂਪ ਵਿੱਚ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਮਾਧੀ ਵਿੱਚ ਸਥਿਤ ਹੋ ਗਏ ਭਾਈ ਮਰਦਾਨਾ ਜੀ ਉਡੀਕਦੇ ਰਹੇ ਕਿ ਕਦੋਂ ਮਹਾਰਾਜ ਦੀ ਸਮਾਧੀ ਖੁੱਲ੍ਹੇ ਸੁਲਤਾਨਪੁਰ ਜਾਈਏ ਭੋਜਨ ਪ੍ਰਸ਼ਾਦਾ ਛਕੀਏ ਛਕਾਈਏ ਪਰ ਮਹਾਰਾਜ ਦੀ ਮੌਜ ਹੈ ਕਿ ਨਾਲ ਦੇ ਸਾਥੀ ਨੂੰ ਚੰਗੀ ਤਰ੍ਹਾਂ ਭਰ ਕਰਕੇ ਫੇਰ ਹੀ ਨਾਲ ਲੈ ਕੇ ਜਾਣਾ ਹੈ ਉਹ ਕਸੋਟੀ 'ਤੇ ਲਾ ਦਿੱਤਾ ਆਪ ਜੀ ਨੇ ਤਿੰਨ ਦਿਨ ਤੱਕ ਆਪ ਜੀ ਦੀ ਸਮਾਧੀ ਹੀ ਨਹੀਂ ਖੁੱਲ੍ਹੀ ਹੈ ਤਿੰਨ ਦਿਨ ਤੱਕ ਜਦੋਂ ਮਰਦਾਨਾ ਫਿਰ ਭੁੱਖਾ ਰਿਹਾ ਹੈ ਤਰ੍ਹਾਂ ਤਰ੍ਹਾਂ ਦੀਆਂ ਕਲਪਨਾ ਜਿਹੀਆਂ ਕਰਨ ਲੱਗ ਪਿਆ ਵੀ ਇਹਨਾਂ ਦਾ ਸਾਥ ਨਿਭਣਾ ਔਖਾ ਹੀ ਹੈ, ਇਹਨਾਂ ਨੂੰ ਤਾਂ ਹੁਣ ਭੁੱਖ ਦੁੱਖ ਵਿਆਪਦੀ ਨਹੀਂ ਹੈ, ਅਸੀਂ ਸੰਸਾਰੀ ਜੀਵ ਹਾਂ, ਸਾਨੂੰ ਇਹ ਭੁੱਖ ਦੁੱਖ ਸੰਤਾਉਂਦੀ ਹੈ। ਫਿਰ ਖਿਆਲ ਕਰਦਾ ਵੀ ਜਦੋਂ ਮਹਾਰਾਜ ਹੁਣ ਸਮਾਧੀ ਤੋਂ ਉਥਾਨ ਹੋ ਗਏ, ਬੇਨਤੀ ਕਰਾਂਗੇ ਮਹਾਰਾਜ ਤੁਹਾਡੇ ਨਾਲ ਨਹੀਂ ਨਿਭਣੀ। ਇਸ ਤਰ੍ਹਾਂ ਤੀਸਰੇ ਦਿਨ ਅੰਮ੍ਰਿਤ ਵੇਲੇ ਆਪ ਜੀ ਸਮਾਧੀ ਤੋਂ ਉਥਾਨ ਹੋ ਗਏ, ਕਬਲਾਂ ਵਰਗੇ ਨੇਤਰ ਮਹਾਰਾਜ ਦੇ ਖਿੜਕੇ ਖੁੱਲ੍ਹ ਗਏ, ਮਰਦਾਨੇ ਦਾ ਚਿਹਰਾ ਮੁਰਝਾਇਆ ਦੇਖ ਕੇ ਸਤਿਗੁਰੂ ਜੀ ਨੇ ਸਹਿਜੇ ਪੁੱਛ ਲਿਆ ਵੀ ਕੀ ਗੱਲਬਾਤ ਹੈ। ਕਹਿਣ ਲੱਗਿਆ ਮਹਾਰਾਜ ਮੈਂ ਤਾਂ ਹੁਣ ਵਾਪਸ ਜਾਂਦਾ ਹਾਂ, ਕਾਰਨ ਕੀ ਹੈ? ਮਹਾਰਾਜ ਤੁਹਾਨੂੰ ਭੁੱਖ ਨਾ ਤੇ ਲੱਗੇ, ਤੁਸੀਂ ਪਰਮੇਸ਼ਰ ਰੂਹ, ਤੁਸੀਂ ਤਾਂ ਇਹ ਬਣਾਈਆਂ ਭੁੱਖਤੇ ਹਾਂ, ਅਤੇ ਅਸੀਂ ਸੰਸਾਰੀ ਜੀ, ਸਾਨੂੰ ਮਹਾਰਾਜ ਭੁੱਖਤੇ ਵਿਆਪਦੀ ਹੈ, ਸਾਨੂੰ ਤਾਂ ਦੋ ਟਾਈਮ ਚਾਹੀਦਾ ਪ੍ਰਸ਼ਾਦਾ, ਹੋਰ ਪਾਣੀ ਵੀ ਚਾਹੀਦਾ, ਦੁੱਧ ਵੀ। ਇਸ ਕਰਕੇ ਮਹਾਰਾਜ ਮੈਥੋਂ ਨਹੀਂ ਆਪ ਜੀ ਨਾਲ ਰਿਹਾ ਜਾਣਾ। ਮਹਾਰਾਜ ਕਹਿੰਦੇ ਵੀ ਚੰਗਾ, ਜੇ ਸਾਡੇ ਨਾਲ ਨਹੀਂ ਰਹਿਣਾ ਹੈ ਤਾਂ ਕਰੀ ਜਾਣਾ ਯਾਰ ਵਾਪ ਜਾ, ਫਿਰ ਸਾਡੀ ਭੈਣ ਕੋਲ ਰੱਖ ਜਾ ਅਤੇ ਤੂੰ ਚਲਿਆ ਜਾ। ਬਾਕੀ ਇੱਕ ਵਾਰੀ ਤੈਨੂੰ ਅਸੀਂ ਸਪਸ਼ਟ ਹੀ ਕਹਿ ਦਿੰਦੇ ਹਾਂ, ਜੇ ਸਾਡੇ ਨਾਲ ਰਹਿਣਾ ਹੈ ਫਿਰ ਘਰ ਵਾਲੀਆਂ ਸਹੂਲਤਾਂ ਤਾਂ ਤੈਨੂੰ ਮਿਲਣੀਆਂ ਨਹੀਂ ਹੈ, ਉੱਥੇ ਤਾਂ ਗਰਮ ਗਰਮ ਪ੍ਰਸ਼ਾਦੇ ਵੀ ਮਿਲ ਜਾਣਗੇ ਅਤੇ ਪਹਿਨਣ ਵਾਸਤੇ ਚੰਗੇ ਰੇਸ਼ਮੀ ਕੱਪੜੇ ਪਸ਼ਮੀਨੇ ਦੇ ਵੀ, ਸੌਣ ਵਾਸਤੇ ਸੋਹਣੇ ਪਸੇਜਾਂ ਵਛਾਈਆਂ ਗਦੇਲੇ ਰਜਾਈਆਂ, ਇੱਥੇ ਤਾਂ ਵੀ ਜੰਗਲ ਵਿੱਚ ਹੀ ਰਹਿਣਾ ਪਊ, ਭੰਜੇ ਪੈਣਾ ਪਊਗਾ, ਪ੍ਰਸ਼ਾਦੇ ਦਾ ਵੀ ਕਿਤੇ ਇੰਤਜ਼ਾਮ ਹੋਵੇ ਕਿ ਨਾ ਹੋਵੇ, ਨਾ ਹੀ ਹੋਵੇ ਕੱਪੜੇ ਦਾ ਵੀ ਕੋਈ ਪ੍ਰਬੰਧ ਐਸਾ ਨਹੀਂ ਹੈ, ਮਿਲ ਜਾਏ ਤਾਂ ਮਿਲ ਜਾਏ, ਨਾ ਹੋਵੇ ਤਾਂ ਨਾ ਹੀ। ਜੇ ਤਾਂ ਤੂੰ ਢਿੱਡੋਂ ਭੁੱਖਾ ਰਹਿਣਾ ਚਾਹੁੰਦਾ ਹੈ, ਵਸਤਰਾਂ ਕਰਕੇ ਨੰਗਾ ਵੀ ਰਹਿ ਸਕਦਾ ਹੈ, ਬਿਨਾਂ ਕਿਸੇ ਪਣਗ ਤੋਂ ਭੁੰਜੇ ਸੌਂ ਸਕਦਾ ਹੈ, ਫਿਰ ਤਾਂ ਰਹਿ, ਨਹੀਂ ਤਾਂ ਜਾ। ਇਹ ਰਬਾਬ ਜਾ ਚੁੱਕ ਕੇ ਭੈਣ ਕੋਲ ਆ ਗਿਆ, ਦੇਖ ਕੇ ਉਹਨਾਂ ਨੇ ਪੁੱਛ ਲਿਆ ਕੀ ਹੈ। ਸੱਚ ਦੱਸ ਦਿੱਤਾ ਵੀ ਮਹਾਰਾਜ ਨਾਲ ਰਹਿਣਾ ਤਾਂ ਔਖਾ ਹੈ। ਅਤੇ ਉਸ ਵੇਲੇ ਫਿਰ ਜੈ ਰਾਮ ਆ ਗਿਆ, ਸਾਰੀ ਪੁੱਛ ਪੜਤਾਲ ਕਰ ਲਈ, ਕਹਿਣ ਲੱਗੇ ਮਰਦਾਨਾ ਤੂੰ ਮਹਾਰਾਜ ਨਾਲ ਰਹਿ, ਤੇਰੇ ਨਾਲ ਮਹਾਰਾਜ ਬਹੁਤ ਹਿੱਤ ਕਰਦੇ ਹੈ, ਇਹ ਜਿਹੜਾ ਤੇਰਾ ਕੋਈ ਖਰਚ ਪੱਠਾ ਜਾਏ ਇਹਦਾ ਬੰਦੋਬਸਤ ਮੈਂ ਕਰ ਦਿੰਦਾ, ਹਾਲ ਹੈ 20 ਰੁਪਈਏ, ਜਦੋਂ ਕਿਤੇ ਮਹਾਰਾਜ ਇੱਧਰ ਉੱਧਰ ਜਾਣ ਤੂੰ ਇਹਨਾਂ ਦਾ ਲੈ ਕੇ ਖਾ ਪੀ ਲਿਆ ਕਰ, ਜਿੰਨਾ ਚਿਰ ਸੁਲਤਾਨਪੁਰ ਹੈ ਉਸ ਵੇਲੇ ਦੋ ਟਾਈਮ ਇੱਥੇ ਛਕ ਛਕਾ ਜਾਇਆ ਕਰ, ਅਤੇ ਮਹਾਰਾਜ ਦਾ ਸਾਥ ਨਾ ਛੱਡ। ਫਿਰ ਖੁਸ਼ ਹੋ ਗਿਆ ਵੀ ਠੀਕ ਹੈ, ਇਸ ਢੰਗ ਨਾਲ ਤਾਂ ਮੈਂ ਰਹਿ ਸਕਦਾ ਹਾਂ। ਫਿਰ ਬਾਵਜਾ ਚੁੱਕ ਕੇ ਮਹਾਰਾਜ ਕੋਲ ਆ ਗਿਆ, ਮਹਾਰਾਜ ਕਹਿੰਦੇ ਵੀ ਤੂੰ ਤਾਂ ਘਰ ਨੂੰ ਚੱਲਿਆ ਸੀ, ਹੁਣ ਵਾਪਸ ਕਿਉਂ ਆ ਗਿਆ? ਕਹਿੰਦੇ ਜੀ ਇਸ ਤਰ੍ਹਾਂ ਗੱਲਬਾਤ ਹੋ ਗਈ, ਜੈ ਰਾਮ ਨੇ ਮੈਨੂੰ 20 ਰੁਪਈਏ ਦਿੱਤੇ, ਬਾਹਰ ਅੰਦਰ ਜਾਊਗਾ ਖਰਚ ਪੱਠਾ, ਇਹਦੇ ਨਾਲ ਮੈਂ ਲੈ ਦੇ ਕੇ ਛਕ ਛਕਾ ਲਿਆ ਕਰੂੰਗਾ, ਜਿੰਨਾ ਚਿਰ ਸੁਲਤਾਨਪੁਰ ਹੈ ਉਨਾ ਚਿਰ ਮੈਂ ਛਕ ਛਕਾ ਲੈਣੀ ਹੈ। ਮਹਾਰਾਜ ਕਹਿੰਦੇ ਵੀ ਇਹ ਜਿਹੜੀ ਤੂੰ ਤਿਸ਼ਨਾ ਵਧਾਈ ਹੈ ਨਾ, ਇਹ ਮਨੁੱਖ ਨੂੰ ਬਹੁਤ ਔਖਾ ਕਰਦੀ ਹੈ, ਜਿਉਂ ਜਿਉਂ ਤ੍ਰਿਸ਼ਨਾ ਵੱਧਦੀ ਹੈ ਫਿਰ ਬਹੁਤ ਵੱਡਾ ਮੰਗਤਾ ਬਣ ਜਾਂਦਾ, ਭੁੱਖੜ ਉਦਾਸ ਬਣ ਜਾਂਦਾ ਹੈ, ਪਹਿਲਾਂ ਅੱਗੇ ਇੱਕ ਹੱਥ ਛੱਡਦਾ ਹੈ ਉੱਥੋਂ ਮਿਲੇ ਫਿਰ ਹੋਰ ਵੱਧਦੀ ਹੈ, ਦੂਜੇ ਅੱਗੇ ਹੱਥ ਛੱਡਦਾ ਫਿਰ ਤੀਜੇ ਅੱਗੇ ਵਾ, ਫਿਰ ਹੱਥ ਟੱਡੀ ਰੱਖਦਾ ਹੈ। ਇਹ ਕਹਿੰਦਾ ਦਿਓ ਦਿਓ, ਇਸ ਕਰਕੇ ਇਹ ਤ੍ਰਿਸ਼ਨਾ ਨੂੰ ਬੁਝਾਉਣ ਵਾਸਤੇ ਸੰਤੋਖ ਰੂਪੀ ਪਾਣੀ ਪਾ, ਇਹਨੂੰ ਬੁਝਾ, ਸੰਤੋਖੀ ਬਣ। ਇਸ ਤਰ੍ਹਾਂ ਦੇ ਜੋ ਵਚਨ ਪਏ ਇਹਦੇ ਮਨ ਵਿੱਚ ਲੱਗ ਗਏ ਨੇ, ਕਰ ਗਏ, ਕਹਿਣ ਲੱਗਾ ਹੁਣ ਦੱਸੋ ਮਹਾਰਾਜ ਕਹਿੰਦੇ 20 ਰੁਪਈਏ ਵਾਪਸ ਕਰੋ ਉਹਨਾਂ ਨੂੰ। ਕਹਿਣ ਲੱਗਿਆ ਮਹਾਰਾਜ ਭੈਣ ਨੇ ਕਿਹਾ ਸੀ ਕਰਿਆ ਕਿ ਦਰਸ਼ਨ ਦੇਵੋ ਨਾਲੇ ਤੁਸੀਂ ਚੱਲੋ ਨਾਲੇ 20 ਰੁਪਈਏ ਆਪਾਂ ਮੋੜੇ ਉਹਨੇ ਮਰ ਆ ਜਾਏ। ਅਤੇ ਉਸ ਵੇਲੇ ਜਦੋਂ ਇਹ ਮਰਦਾਨਾ ਮੋੜ ਲੱਗੇ ਇਹ ਕਹਿਣ ਲੱਗੇ ਮਹਾਰਾਜ ਇਹਨੇ ਤਾਂ ਮੰਗੇ ਨਹੀਂ ਸੀ ਇਹ ਤਾਂ ਅਸੀਂ ਆਪ ਹੀ ਦੇਤੇ ਸੀ ਇਹ ਨਾਲ। ਮਹਾਰਾਜ ਕਹਿੰਦੇ ਤੁਹਾਡਾ ਤੁਸੀਂ ਤਾਂ ਗ੍ਰਹਿਸਥੀ ਹੈ ਸ਼੍ਰੀ ਚੰਦ ਦੀ ਪਾਲਣਾ ਪੋਸ਼ਣਾ ਕਰਦੇ ਹਾਂ ਬਹੁਤ ਖਰਚ ਹੈ ਵਾਧੂ ਬੋਝ ਕਿਉਂ ਪਾਇਆ ਜਾਏ। ਫਿਰ ਭੈਣ ਨੂੰ ਉਸ ਵੇਲੇ ਢੰਗ ਨਾਲ ਮਹਾਰਾਜ ਨੇ ਕਿਹਾ ਵੀ ਤੂੰ ਨਾ ਪਰਮੇਸ਼ਰ ਦੀ ਭਗਤਣੀ ਜਿਹੜੇ ਪਰਮੇਸ਼ਰ ਦੇ ਭਗਤ ਹੁੰਦੇ ਆ ਨਾ ਉਹ ਬਹੁਤ ਵੱਡੇ ਹੁੰਦੇ ਵੱਡਿਆਂ ਦੀ ਪਰਮੇਸ਼ਰ ਸੁਣ ਲੈਂਦਾ ਹੈ ਅਤੇ ਤੂੰ ਸਾਨੂੰ ਬੇਨਤੀ ਕਰਕੇ ਨਾ ਪਰਮੇਸ਼ਰ ਅੱਗੇ ਉਹਨਾਂ ਨੂੰ ਸੌਂਪ ਦੇ ਉਹਨਾਂ ਦੇ ਬਣਾ ਦੇ। ਭਾਵ ਢੰਗ ਨਾਲ ਕਹਿਤਾ ਵੀ ਜਦੋਂ ਕੋਈ ਪਰਮੇਸ਼ਰ ਦਾ ਬਣ ਜਾਓ ਪਰਮੇਸ਼ਰ ਫਿਰ ਆਪੇ ਉਹਦੀ ਖਬਰ ਸਾਰ ਲੈਂਦਾ ਹੈ ਜਦੋਂ ਅਸੀਂ ਪਰਮੇਸ਼ਰ ਨੂੰ ਤੂੰ ਸੌਂਪ ਦੇ ਫਿਰ ਆਪੇ ਖਬਰਸਾਰ ਪਰਮੇਸ਼ਰ ਲਓ ਤੁਹਾਨੂੰ ਰੁਪਈਏ ਦੇਣ ਦੀ ਲੋੜ ਢੰਗ ਨਾਲ ਕਹਿ ਕੇ ਯਾਨੀ ਉਹ ਸਾਨੂੰ ਸੇਧ ਦੇਣ ਵਾਸਤੇ ਵੀ ਪਰਮੇਸ਼ਰ ਦੇ ਭਾਈ ਬਣ ਜਾਓ ਤੁਸੀਂ ਫਿਰ ਸਾਡੇ ਸਭ ਪ੍ਰਬੰਧ ਕਰ ਲਓਗਾ। ਇਹ ਤਾਂ ਹੈ ਹੀ ਹੈ ਵੀ ਜਿਹੜੇ ਕੋਈ ਅੱਠੇ ਪੈਰੋਂ ਦੇ ਨਾਲ ਜੁੜੇ ਰਹਿੰਦੇ ਉਹਦੇ ਬਣ ਜਾਂਦੇ ਆ ਫਿਰ ਪਰਮੇਸ਼ਰ ਸਭ ਬੰਦੋਬਸਤ ਉਹਨਾਂ ਦੇ ਜਿੱਥੇ ਜਾ ਜਾਈਏ ਤਾਂ ਸੁਹੇਲੇ ਵਾਲੀ ਗੱਲ ਹੁੰਦੀ ਹੈ ਸਭ ਸਹੂਲਤਾਂ ਉੱਤੇ ਉਹਨਾਂ ਨੂੰ ਹਾਸਲ ਹੋ ਜਾਂਦੀਆਂ। ਮਤਲਬ ਨਾਨਕ ਦਾਸ ਮੁੱਖ ਤੇ ਜੋ ਬੋਲਾ ਇਹੀਆਂ ਹੋ ਮੁੱਖੋਂ ਬਚਨ ਵੀ ਕਹੇ ਉਹ ਵੀ ਸੱਚਾ ਸਫਲਾ। ਇਸ ਤਰ੍ਹਾਂ ਜਾਣੀ ਪਰਮੇਸ਼ਰ ਮੇਰਾ ਮੈਨੂੰ ਮੈਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਰ ਕੋ ਸੌਂਪ ਤੇ ਕਿ ਅਲੱਗ ਹੈ ਮੇਰਾ। ਪਰਮੇਸ਼ਰ ਦਾ ਜਦੋਂ ਬਣ ਜਾਂਦਾ ਫਿਰ ਪਰਮੇਸ਼ਰ ਸਭ ਕੁਛ ਉਹਦੇ ਸਪੁਰਦ ਕਰ ਦਿੰਦਾ ਹੈ। ਢੰਗ ਤਰੀਕੇ ਨਾਲ ਮਹਾਰਾਜ ਨੇ ਸਿੱਖਿਆ ਦਾ ਇੱਕ ਬਚਨ ਕਹੇ ਮਰਦਾਨੇ ਨੂੰ ਵੀ ਸਮਝਾਇਆ ਵੀ ਪਰਮੇਸ਼ਰ ਦਾ ਬਣ ਜਾ ਤੂੰ ਫਿਰ ਕੋਈ ਫਿਕਰ ਫਾਕਾ ਨਹੀਂ ਕਰਨ ਦੀ ਲੋੜ। ਇਸ ਤਰ੍ਹਾਂ ਆਪ ਜੀ ਉਹ ਭੈਣ ਤੋਂ ਵਿਦਾ ਲੈ ਕੇ ਸਿੱਖਿਆ ਦਾ ਇੱਕ ਬਚਨ ਕਹਿ ਕੇ ਮਰਦਾਨੇ ਨੂੰ ਨਾਲ ਲੈ ਕੇ ਅਤੇ ਫਿਰ ਉਹ ਬਾਹਰ ਬਾਹਰ ਬੀਆਬਾਨ ਵਿੱਚ ਆ ਬੈਠੇ। ਇੱਥੋਂ ਕਿ ਤਿੱਕਰ ਆਪਾਂ ਸਾਰਾ ਪ੍ਰਸੰਗ ਕੱਲ੍ਹ ਦੇ ਦੀਵਾਨ ਵਿੱਚ ਬੜੇ ਵਿਸਾਰ ਨਾਲ ਸੁਣ ਲਿਆ ਸੀ। ਅੱਜ ਅੱਗੇ ਜਿਹੜਾ ਪ੍ਰਸੰਗ ਹੈ ਜੋ ਇਹ ਨਾਨਕ ਪ੍ਰਕਾਸ਼ ਪੁਸਤਕ ਹੈ ਇਹਦੇ ਵਿੱਚੋਂ ਜ਼ਿਆਦਾਤਰ ਜਿਹੜੀਆਂ ਸਾਖੀਆਂ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚੋਂ ਆਈਆਂ ਹਨ ਅਤੇ ਭਾਈ ਬਾਲੇ ਵਾਲੀ ਜਿਹੜੀ ਜਨਮ ਸਾਖੀ ਹੈ ਇੱਕ ਹੰਦਾਲੀਏ ਵਿੱਚੋਂ ਪੈਦਾ ਹੋਇਆ ਬੇਮੁਖ ਜਾਂ ਸਾਖਤ ਜਾਂ ਇਹ ਕਬੀਰ ਪੰਥੀਆਂ ਦੀ ਕਬੀਰ ਦੇ ਸੰਤਾਨ ਦੇ ਵਿੱਚੋਂ ਇਹੋ ਜਿਹਾ ਕੋਈ ਹੋਇਆ। ਉਹ ਦੋਹਾਂ ਨੇ ਮਿਲ ਕੇ ਭਾਈ ਬਾਲੇ ਵਾਲੀ ਜਨਮ ਸਾਖੀ ਵਿਗਾੜ ਦਿੱਤੀ ਸੀ। ਕਵੀ ਜੀ ਨੇ ਕਿਹਾ ਵੀ ਉਹ ਜਿਹੜੀਆਂ ਵਿਗੜੀਆਂ ਸਾਖੀਆਂ ਮੈਂ ਨਹੀਂ ਇਸ ਇਤਿਹਾਸ ਵਿੱਚ ਲਿਖੀਆਂ ਜਿਹੜੀਆਂ ਵਿਗਾੜੀਆਂ ਸਾਖੀਆਂ ਉਹਨਾਂ ਵਾਲੀਆਂ ਨੇ ਯਾਨੀ ਆਪਣੇ ਵੱਡੇ ਵਡੇਰੇ ਹਰਿਆਲ ਦੀ ਜਿਹੜੀ ਮਹਿਮਾ ਕੀਤੀ ਹੈ ਜਾਂ ਕਬੀਰ ਸਾਹਿਬ ਦੀ ਹੰਸ ਵੰਸ ਵਿੱਚੋਂ ਜਿਹੜਾ ਪੈਦਾ ਹੋਇਆ ਉਹਨੇ ਗੁਰੂ ਨਾਨਕ ਸਾਹਿਬ ਨੂੰ ਕਬੀਰ ਨੂੰ ਵੱਡਾ ਕਿਹਾ ਹੈ ਵੀ ਉਹ ਸਾਖੀਆਂ ਮੈਂ ਨਹੀਂ ਇਹਦੇ ਵਿੱਚ ਪਾਈਆਂ। ਇਹ ਮਹਾਰਾਜ ਦਾ ਜਿਹੜਾ ਇਤਿਹਾਸ ਹੈ ਅੰਮ੍ਰਿਤ ਦੇ ਸਮਾਨ ਹੈ ਦੁੱਧ ਦੇ ਵਾਂਗ ਹੈ ਜਿਵੇਂ ਦੁੱਧ ਦੇ ਵਿੱਚ ਕੋਈ ਮੱਖੀ ਡਿੱਗ ਪਏ ਸਿਆਣਾ ਕੱਢ ਕੇ ਪਰੇ ਮਾਰਦਾ ਹੈ ਮਿੱਠਾ ਪਾ ਕੇ ਦੁੱਧ ਪੀ ਲੈਂਦਾ ਹੈ। ਇਸ ਤਰ੍ਹਾਂ ਜਿਹੜਾ ਗੁਰੂ ਕਾ ਇਤਿਹਾਸ ਹੈ ਇਹ ਬੜਾ ਪ੍ਰੇਮ ਰੂਪ ਮਿਠਾਸ ਇਹਦੇ ਵਿੱਚ ਹੈ ਦੁੱਧ ਵਰਗਾ ਉਜਲ ਹੈ। ਜਿਹੜੇ ਕੋਈ ਸਿਆਣੇ ਲੋਕ ਹੈ ਮੱਖੀ ਵਾਂਗ ਜਿਹੜਾ ਕੋਈ ਇਤਿਹਾਸ ਵਿੱਚ ਕੋਈ ਸਾਖੀਆਂ ਪਾਈਆਂ ਵਿਗਾੜੀਆਂ ਹੈ ਪ੍ਰਸੰਗ ਉਹਨੂੰ ਪਰੇ ਕੱਢ ਕੇ ਮੱਖੀ ਵਾਂਗ ਪਰੇ ਕੱਢ ਕੇ ਜਿਹੜਾ ਮਹਾਰਾਜ ਦਾ ਇਤਿਹਾਸ ਰੂਪੀ ਉਜਲ ਦੁੱਧ ਹੈ ਇਹਨੂੰ ਸੁਣ ਲੂ ਪੋ ਛਕ ਲੈਂਦੇ ਹੈ ਅਮਰ ਹੋ ਜਾਂਦੇ ਹੈ। ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਨੇ ਸ਼੍ਰੀ ਨਾਨਕ ਪ੍ਰਕਾਸ਼ ਵੀ ਮੈਨੂੰ ਕਿਉਂ ਲਿਖਣਾ ਪਿਆ ਇਹਦਾ ਕਾਰਨ ਕੀ ਬਣਿਆ ਅੱਜ ਦੇ ਇਤਿਹਾਸ ਵਿੱਚ ਪ੍ਰਸੰਗ ਆ ਰਿਹਾ ਹੈ। ਜਿਵੇਂ ਵੀ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਸਾਗਰ ਸ੍ਰੀ ਨਾਨਕ ਚਰਿਤ। ਕਵੀ ਸੰਤੋਖ ਸਿੰਘ ਜੀ ਕਹਿੰਦੇ ਜੋ ਗੁਰੂ ਨਾਨਕ ਸਾਹਿਬ ਜੀ ਦੇ ਉਹ ਇਤਿਹਾਸ ਵਿੱਚ ਕੌਤਕ ਹਨ, ਉਹਨਾਂ ਦੀ ਜਿਹੜੀ ਇਹ ਲੀਲਾ ਹੈ, ਜੋਜ ਹਨ, ਇਹ ਤਾਂ ਸਮੁੰਦਰ ਦੇ ਸਮਾਨ ਹੈ। ਜਿਵੇਂ ਸਮੁੰਦਰ ਬਹੁਤ ਵੱਡਾ ਹੁੰਦਾ ਹੈ, ਗੁਰੂ ਨਾਨਕ ਸਾਹਿਬ ਜੀ ਦਾ ਜਿੰਨਾ ਵੀ ਇਤਿਹਾਸ ਹੈ, ਜਿੰਨੇ ਉਹਨਾਂ ਦੇ ਬਾਦ ਚੋਲ ਹੈ, ਹੋਰ ਕੌਤਕ ਹੈ, ਉਹ ਸਮੁੰਦਰ ਵਾਂਗ ਬਹੁਤ ਮਹਾਨ ਹਨ। ਬਾਲਾ ਮੰਦਰ ਰੂਪ। ਕਹਿੰਦੇ ਭਾਈ ਬਾਲਾ ਜੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਉਹ ਕੌਤਕਾਂ ਨੂੰ, ਪ੍ਰਸੰਗਾਂ ਨੂੰ ਸੁਣਾਇਆ ਹੈ, ਉਹ ਇਉਂ ਸਮਝ ਲਓ ਜਿਵੇਂ ਮਧੁਰਾਚਲ ਪਹਾੜ ਹੋਵੇ। ਪ੍ਰੇਮ ਸ਼ੇਸ਼ ਨੇਤੀ ਪਏ। ਕਵੀ ਜੀ ਕਹਿੰਦੇ ਮੇਰਾ ਜਿਹੜਾ ਅੰਦਰਲਾ ਗੁਰੂ ਨਾਨਕ ਦੇ ਚਰਨਾਂ ਨਾਲ ਪ੍ਰੇਮ ਪਿਆਰ ਹੈ, ਇਹ ਇਉਂ ਹੈ ਜਿਵੇਂ ਸ਼ੇਸ਼ ਨਾਜ ਦਾ ਨੇਤਰਾ ਪਾਇਆ ਹੋਵੇ। ਉਹ ਦੋ ਤਰ੍ਹਾਂ, ਦੋ ਵਾਰੀ ਸਮੁੰਦਰ ਰੜਕਿਆ, ਇੱਕ ਵਾਰੀ ਖੀਰ ਸਮੁੰਦਰ, ਇੱਕ ਵਾਰੀ ਦੂਜਾ ਸਮੁੰਦਰ। ਜਦੋਂ 14 ਰਤਨ ਕਾਲਿਆਂ ਨੇਤਰ ਵਾਸਕ ਸ਼ਬਦ ਰਿੜਕਿਆਉਣ, ਭਾਈ ਸੱਤਾ ਬਲਵੰਡ ਜੀ ਨੇ ਬਚਨ ਕਿਹਾ ਵੀ ਵਾਸਕ ਨਾਗ ਦਾ ਨੇਤਰਾ ਪਾਇਆ, ਕਿਤੇ ਕਿਤੇ ਸ਼ੇਸ਼ ਨਾਗ ਦਾ ਨੇਤਰਾ ਲਿਖਿਆ ਹੈ। ਇਸ ਕਰਕੇ ਇੱਥੇ ਕਵੀ ਕਹਿ ਰਿਹਾ ਹੈ ਵੀ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਹੈ ਚਰਿੱਤਰ ਹੈ, ਇਤਿਹਾਸ ਹੈ, ਤਾਂ ਸਮੁੰਦਰ ਵਾਂਗ ਹੈ ਮਹਾਨ। ਅਤੇ ਭਾਈ ਬਾਲਾ ਜੀ ਜਿਵੇਂ ਉਹ ਮਧੁਰਾਚਲ ਪਹਾੜ ਦਾ ਮਧਾਣਾ ਬਣਾਇਆ ਸੀ, ਉਹ ਮਧਾਣੇ ਨਾਲ ਰਿੜਕਿਆ ਸੀ ਨਾ ਸਮੁੰਦਰ ਨੂੰ, ਉਹ ਭਾਈ ਰਿੜਕਣ ਵਾਲਾ, ਇਤਿਹਾਸ ਨੂੰ ਵਿੱਚੋਂ ਕੱਢਣ ਵਾਲਾ, ਅੰਮ੍ਰਿਤ ਰੂਪ। ਉਹ ਭਾਈ ਮਾਲਾ ਜੀ ਕਹਿੰਦੇ ਮਧੁਰਾਚਲ ਪਹਾੜ ਵਾਂਗ ਹੈ। ਅਤੇ ਜਿਹੜਾ ਕਵੀ ਕਹਿੰਦੇ ਮੇਰਾ ਪ੍ਰੇਮ ਹੈ ਇਹ ਸ਼ੇਸ਼ ਨਾਗ ਦਾ ਨੇਤਰੇ ਵਾਂਗ ਹੈ, ਇਸ ਤਰ੍ਹਾਂ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਸੋਹਣਾ ਇਤਿਹਾਸ, ਸੋਹਣੇ ਕੌਤਕ ਹੈ, ਸੋਹਣੇ ਚੋਜ ਹੈ, ਬੜੇ ਸੁੰਦਰ ਉਹਨਾਂ ਨੂੰ ਮੈਂ ਮਥਨ ਕੀਤਾ, ਰਤਨ ਕੱਢੇ ਹਨ, ਇਹ ਅੰਮ੍ਰਿਤ ਵਰਗਾ ਇਤਿਹਾਸ ਮੈਂ ਇਸ ਤਰ੍ਹਾਂ ਕੱਢਿਆ ਹੈ। ਨੋ ਮਥਨ ਅਨੂਪ। ਬੜਾ ਸੋਹਣਾ ਇਸ ਤਰ੍ਹਾਂ ਇਹ ਰੜਕਣਾ ਕੀਤਾ ਹੈ, ਵਿਚਾਰ ਕੇ ਸੋਹਣਾ ਇਤਿਹਾਸ ਲਿਖਿਆ ਮੈਨੇ। ਚੌਪਈ ਕੀਰਤ ਨਿਰਮਲ ਸੁਖਦ ਸੁਦਾਸੀ। ਗੁਰੂ ਨਾਨਕ ਸਾਹਿਬ ਦੀ ਜਿਹੜੀ ਉੱਜਲ ਕੀਰਤੀ ਹੈ, ਉਹ ਸੁਖ ਦੇਣ ਵਾਲੀ ਅੰਮ੍ਰਿਤ ਵਰਗੀ ਹੈ। ਸੁਰ ਸਿੱਖਾਂ ਹਿਤ ਸੁਧ ਨਿਕਾਸੀ। ਭਾਈ ਬਾਲਾ ਨੇ ਤਥਾ ਮੈਂ ਕਵੀ ਸੰਤੋਖ ਸਿੰਘ ਜੀ ਨੇ ਕਹਿੰਦੇ ਜਿਹੜੇ ਗੁਰੂ ਕੇ ਸਿੱਖ ਹੈ ਇਹ ਦੇਵਤਿਆਂ ਵਾਂਗ ਹਨ, ਇਹ ਦੇਵਤਿਆਂ ਰੂਪੀ ਸਿੱਖਾਂ ਵਾਸਤੇ ਸ਼ੁੱਧ ਜਿਹੜੀ ਮਹਾਰਾਜ ਦੀ ਕੀਰਤੀ ਹੈ ਨਿਕਾਸੀ ਅੰਮ੍ਰਿਤ ਵਰਗੀ। ਨਿਸ਼ਚਰ ਸਾਕਤ ਸਮਮਤ ਵਾਰੇ। ਜਿਹੜੇ ਸਾਕਤ ਪੁਰਸ਼ ਹੈ, ਗੁਰੂ ਪਰਮੇਸ਼ਰ ਨਾਲੋਂ ਟੁੱਟੇ ਹੋਏ ਲੋਕ ਹੈ, ਉਹ ਰਾਕਸ਼ਾਂ ਵਰਗੇ, ਦੈਂਤਾਂ ਵਰਗੇ ਆ, ਕਮਲੇ ਝੱਲੇ ਦੇ ਨਾ ਪੀਏ ਨਾ ਵਿਘਨ ਪਸਾਰੇ। ਕਹਿੰਦੇ ਨਾ ਤਾਂ ਉਹ ਕਿਸੇ ਨੂੰ ਇਹ ਗੁਰੂ ਕੀ ਜਿਹੜੀ ਇਹ ਕੀਰਤੀ ਰੂਪੀ ਅੰਮ੍ਰਿਤੇ ਨੂੰ ਪੀਣ ਦਿੰਦੇ, ਨਾ ਕਹਿੰਦੇ ਆਪ ਹੀ ਦਿੰਦੇ ਆ ਕਿਸੇ ਨੂੰ, ਨਾ ਆਪ ਸੁਣਦੇ ਆ, ਨਾ ਹੋਰ ਕਿਸੇ ਨੂੰ ਸੁਣਾਉਂਦੇ ਆ। ਜਿਵੇਂ ਅੱਜ ਕੱਲ੍ਹ ਵੀ ਗੁਰੂ ਕਾ ਇਤਿਹਾਸ ਵਿਗਾੜ ਵਿਗਾੜ ਕਰਕੇ ਅਖਬਾਰਾਂ 'ਚ ਆਈ ਜਾਂਦਾ ਨੇ, ਇਹ ਸਖ਼ਤ ਲੋਕਾਂ ਦਾ ਕੰਮ ਹੈ। ਭਾਈ ਗੁਰਦਾਸ ਜੀ ਦੇ ਸੰਬੰਧ ਵਿੱਚ ਕਹੀ ਜਾਂਦੇ ਲਈ ਜੀ, ਉਹ 80 ਸਾਲ ਦਾ ਬੁੱਢਾ ਕਾਬਲ ਕੰਧਾਰ ਵਿੱਚ ਕਿਵੇਂ ਜਾ ਸਕਦਾ ਹੈ, ਕਿਵੇਂ ਉੱਥੇ ਘੋੜੇ ਖਰੀਦ ਸਕਦਾ, ਇਹ ਨਹੀਂ ਸਾਖੀ ਗਲਤ ਹੈ। ਦੇਖੋ ਵੀ ਇੱਕ ਮਾੜਾ ਜਿਹਾ ਕੋਈ ਵਿਦਵਾਨ ਹੋਵੇ, ਉਹਨੂੰ ਅੱਗੇ ਗੱਡੀਆਂ 'ਤੇ ਲਈ ਫਿਰਦੇ ਆ, ਚੁੱਕੀ ਫਿਰਦੇ ਆ, ਵੀ ਐਡਾ ਗੁਰੂ ਘਰ ਦਾ ਵਿਦਵਾਨ ਵੀ ਉਹਨੂੰ ਕੋਈ ਲਿਜਾਣ ਵਾਲਾ ਨਹੀਂ, ਉਹਨੂੰ ਕੋਈ ਸੁਖਪਾਲ ਕੀ ਅਤੇ ਉਹਨੂੰ ਹਾਥੀ 'ਤੇ ਨਹੀਂ ਕੋਈ ਚੜ੍ਹਾ ਕੇ ਲਿਜਾ ਸਕਦਾ। ਮਾੜਾ ਮੋਟਾ ਜਿਹਾ ਹੋਵੇ ਉਹਨੂੰ ਤਾਂ ਚੁੱਕੀ ਫਿਰਦੇ ਆ, ਅਤੇ ਐਡਾ ਹੋਵੇ ਉਹਨੂੰ ਕਹਿੰਦੇ ਜਾਵੇ ਨਹੀਂ, ਉਹ ਕਹਿੰਦੇ ਉਹ ਕਿਤੇ ਉਹਨੂੰ ਕੌਣ ਲਊਗਾ। ਇਹੋ ਜਿਹੀਆਂ ਸਾਖੀਆਂ ਉਲਟ ਪੁਲਟ ਲੋਕ ਫਿਰ ਅਮਕ ਭਾਈ ਫਿਰ ਫਿਰਿਆ ਮੱਕਾ ਕਲਾ ਦਿਖਾਰੀ ਭਾਈ ਗੁਰਦਾਸ ਜੀ ਨੇ ਲਿਖਿਆ ਵੀ ਉਹ ਮੱਕਾ ਜਿਸ ਸ਼ਹਿਰ ਦੇ ਵਿੱਚ ਜਿਹੜਾ ਉੱਪਰ ਬਾਰ ਬਾਰ ਕਾਬਾ ਹੈ ਉਹ ਫਿਰ ਗਿਆ ਕਲਾ ਦਿਖਾ ਤੀ। ਕਹਿੰਦਾ ਨਹੀਂ ਮੱਕਾ ਨਹੀਂ ਘੁੰਮਿਆ ਸੀ, ਇਹ ਤਾਂ ਮਨ ਫੇਰਤੇ ਸੀ, ਮਨ ਘੁੰਮਾ ਦਿੱਤੇ ਸੀ। ਭਲਾ ਨਾ ਮੂਰਖਾਂ ਨੂੰ ਪੁੱਛਣ ਵਾਲਾ ਵੀ ਮੱਕਾ ਤਾਂ ਚਲੋ ਸਥੂਲ ਸੀ, ਮੋਟੀ ਸੀ, ਜਦੋਂ ਘੁੰਮਾਇਆ ਜਾ ਹੀ ਸਕਦਾ ਤੇ ਮਨ ਤਾਂ ਉਦੋਂ ਵੀ ਔਖਾ ਹੈ। ਮਨ ਨੂੰ ਘੁਣਾ, ਮਨ ਤਾਂ ਸਾਨੂੰ ਘੁਮਾਈ ਫਿਰਦਾ, ਗਰੀ ਗੇੜ ਪਾਈ ਫਿਰਦਾ, ਤੇ ਜਿਹੜਾ ਮਨ ਨੂੰ ਘੁਮਾ ਦੇਵੇ ਉਹ ਤਾਂ ਫਿਰ ਬਹੁਤ ਬਲੀ ਹੋ ਜਾਊਗਾ। ਜਾਣੀ ਇਹੋ ਜਿਹੀਆਂ ਗੱਲਾਂ ਬਾਤਾਂ ਜਿਹੜੇ ਗੁਰੂ ਕੇ ਸਿੱਖ ਨਹੀਂ ਨਾ ਤੇ ਕਹਾਉਂਦੇ ਆ ਵੀ ਅਸੀਂ ਬਹੁਤ ਵਿਦਵਾਨ ਹਾਂ, ਉਹਨਾਂ ਦੀਆਂ ਇਹੋ ਜਿਹੀਆਂ। ਉਹ ਕਵੀ ਜੀ ਕਹਿੰਦੇ ਆ ਵੀ ਜਿਹੜੇ ਇਹੋ ਜਿਹੇ ਸਾਖਤ ਪੁਰਸ਼ ਆ ਗੁਰੂ ਨਾਲੋਂ ਪਰਮੇਸ਼ਰ ਨੂੰ ਟੁੱਕੇ ਆ ਨਾ, ਉਹ ਪ੍ਰਵੇਦਤਾ ਵਰਗੇ ਹੈ ਨਾ ਤਾਂ ਗੁਰੂ ਕਾ ਜਿਹੜਾ ਇਤਿਹਾਸ ਹੈ ਅੰਮ੍ਰਿਤ ਵਰਗਾ ਆਪ ਹੀ ਕਹਿੰਦੇ ਪੀਂਦੇ ਆ ਨਾ ਆਪ ਸੁਣਦੇ ਹੈ ਅਤੇ ਨਾ ਹੋਰ ਕਿਸੇ ਨੂੰ ਪੀਣ ਦਿੰਦੇ ਨਾ ਹੋਰ ਕਿਸੇ ਨੂੰ ਸੁਣ ਦਿੰਦੇ ਹੰਸ ਹੀ ਰੂਪ ਵਿੱਚ ਰੂਪ ਮੋਹਨੀ ਅੰਗਦ ਹੋਏ। ਕਵੀ ਸੰਤੋਖ ਸਿੰਘ ਜੀ ਕਹਿੰਦੇ ਜਿਹੜੇ ਗੁਰੂ ਅੰਗਦ ਸਾਹਿਬ ਜੀ ਹੈ ਕਹਿੰਦੇ ਜਿਵੇਂ ਉਹ ਅੰਮ੍ਰਿਤ ਨੂੰ ਵੰਡਣ ਵਾਸਤੇ ਮੋਹਣੀ ਅਵਤਾਰ ਭਗਵਾਨ ਨੇ ਧਾਰਿਆ ਸੀ ਅਤੇ ਉਹ ਦੇਵਤਿਆਂ ਨੂੰ ਅੰਮ੍ਰਿਤ ਪਿਆ ਦਿੱਤਾ ਸੀ, ਦੇਵਤਾਂ ਨੂੰ ਸ਼ਰਾਬ ਪਿਆਤੀ ਸੀ। ਕਹਿੰਦੇ ਇਸ ਤਰ੍ਹਾਂ ਜਿਹੜੇ ਕੋਈ ਦੈਂਤਾਂ ਵਰਗੇ ਸਾਕਤ ਹੈ, ਟੁੱਟੇ ਲੋਕ ਮਨਮੁੱਖ ਹੈ, ਉਹਨਾਂ ਨੂੰ ਬੇਮੁੱਖਤਾ ਰੂਪੀ ਸ਼ਰਾਬ ਤੋਂ ਤੁਸੀਂ ਗੁਰੂ ਤੋਂ ਬੇਮੁਖੀ ਰਹੋ। ਇਹੀ ਸ਼ਰਾਬ ਹੈ ਜਿਹੜੀ ਬੇਮੁੱਖ ਕਰੀ ਰੱਖਣਾ ਗੁਰੂ ਤੋਂ ਬੇਮੁੱਖਾਂ ਨੂੰ, ਇੱਧਰ ਮੂੰਹ ਹੀ ਹੋਣ ਦੇਣਾ ਗੁਰੂ ਵੱਲੀ। ਇਹ ਹੈ ਦੈਂਤਾਂ ਨੂੰ ਸ਼ਰਾਬ ਪਿਆਉਣ ਵਾਂਗ, ਜਿਹੜਾ ਕੋਈ ਗੁਰੂ ਕਾ ਇਤਿਹਾਸ ਸੁਣਨਾ ਹੈ ਅੰਮ੍ਰਿਤ ਪੀਣਾ ਹੈ। ਕਹਿੰਦੇ ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਮਹਾਰਾਜ ਜਿਵੇਂ ਮੋਹਣੀ ਅਵਤਾਰ ਹੋ ਕੇ ਅੰਮ੍ਰਿਤ ਪਿਆ ਦਿੱਤਾ ਸੀ ਦੇਵਤਿਆਂ ਨੂੰ, ਗੁਰੂ ਕੀਆਂ ਸਾਖੀਆਂ ਗੁਰੂ ਕੇ ਕੌਤਕ, ਉਹ ਮਹਾਰਾਜ ਨੇ ਸ਼ਿਕਾਇਤ ਸੁਣਾਉਣ ਰੂਪ ਸੁਰਾਬ ਮੁਖਤਾ ਅਸੁਰ ਬਿਗੋਏ। ਕਹਿੰਦੇ ਬੇਮੁਖਤਾਈ ਰੂਪੀ ਸ਼ਰਾਬ ਹੈ ਇਹਦੇ ਨਾਲ, ਕਹਿੰਦੇ ਦੇਵ ਜਿਹੜੇ ਦੈਨ ਸੀ ਉਹ ਖਜਲ ਖੁਆਰ ਹੋ ਗਏ। ਸੁਰ ਸਿੱਖਣ ਕੋ ਪਾਨ ਕਰਾਈ। ਭਾਈ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਇਸ ਤਰ੍ਹਾਂ ਕਹਿੰਦੇ ਜਿਹੜੇ ਦੇਵੀ ਸੰਪਦਾ ਵਾਲੇ ਗੁਰੂ ਕੇ ਸਿੱਖ ਸਨ ਉਹਨਾਂ ਨੂੰ ਗੁਰੂ ਕੀ ਮਹਿਮਾ ਰੂਪ ਜਿਹੜਾ ਅੰਮ੍ਰਿਤ ਹੈ ਇਹ ਸੁਣਾਉਣ ਰੂਪ ਛਿੜਕਾਇਆ ਹੈ। ਸੁਖ ਆਪ ਵਰਗ ਦੀਨ ਸਮੁਦਾਈ। ਇਸ ਤਰ੍ਹਾਂ ਬਹੁਤੀਆਂ ਮੁਕਤੀਆਂ ਦਾ ਕੇਵਲ ਮੁਕਤੀ ਦਾ ਜਿਹੜਾ ਸੁਖ ਬਖਸ਼ਿਆ ਸਿੱਖਾਂ ਦੇ ਤਾਂ ਹੀ। ਭਇਓ ਰਾਹ ਹਿੰਦਾ ਲੰਜਾਇਆ। ਭਾਈ ਬਾਲੇ ਵਾਲੀ ਜਿਹੜੀ ਜਨਮ ਸਾਖੀ ਵਿਗਾੜੀ ਗਈ ਉਹਦਾ ਦੱਸ ਰਹੇ ਹੈ। ਕਹਿੰਦੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਸਮੇਂ ਦੇ ਵਿੱਚ ਭਾਈ ਹਿੰਦਾਲ ਸਿੱਖ ਹੋਏ ਅਤੇ ਉਹਨਾਂ ਦੇ ਕਹਿੰਦੇ ਅੰਸ ਵੰਸ ਵਿੱਚ ਉਹਨਾਂ ਦਾ ਜਿਹੜਾ ਪੋਤਰਾ ਸੀ ਪੈਦਾ ਹੋਇਆ ਉਹ ਕਹਿੰਦੇ ਜਿਵੇਂ ਰਾਹੂ ਹੋਵੇ, ਰਾਹੂ ਵਰਗਾ ਕਹਿੰਦੇ ਉਹ ਹਿੰਦਾਲੂ ਦਾ ਪੋਤਰਾ ਨਿਰੰਜਨੀਆ ਹੋ ਗਿਆ। ਜਿਨ ਪੁਸਤਕ ਬਿਪਰੀਤ ਬਣਾਇਆ। ਜਿਸਨੇ ਭਾਈ ਬਾਲੇ ਵਾਲੀ ਜਨਮ ਸਾਖੀ ਤੋਂ ਹੋਰ ਹੀ ਸਾਖੀਆਂ ਜੀਆਂ ਉਲਟੀਆਂ ਪੁਲਟੀਆਂ ਲਿਖ ਕੇ ਉਹਨੂੰ ਵਿਗਾੜ ਕੇ ਇਸ ਤਰ੍ਹਾਂ ਬਣਾ ਦਿੱਤਾ, ਜਿਵੇਂ ਭਾਈ ਬਾਲੇ ਵਾਲੀ ਜਨਮ ਸਾਖੀ ਨੂੰ ਵਿਗਾੜ ਦਿੱਤਾ। ਜਸ ਰਾਮ ਕਾਂਸ਼ ਗ੍ਰਸਨਹਿਕੀਨਾ। ਇਸ ਤਰ੍ਹਾਂ ਜਿਵੇਂ ਪੂਰਨਮਾਸੀ ਦੇ ਚੰਦਰਮਾ ਨੂੰ ਕਹਿੰਦੇ ਰਾਹੂ ਪਕੜ ਲੈਂਦਾ ਹੈ, ਇਸ ਤਰ੍ਹਾਂ ਜਿਹੜਾ ਹਿੰਦਾਲ ਦਾ ਪੋਤਰਾ ਨਿਰੰਜਨਾ ਹੋਇਆ ਇਹ ਰਾਹੂ ਵਰਗਾ ਹੋਇਆ, ਇਸਨੇ ਗੁਰੂ ਕਾ ਜਿਹੜਾ ਜਸ ਹੈ ਪੂਰਨਮਾਸੀ ਚੰਦਰਮਾ ਵਰਗਾ ਹੈ ਰਾਹੂ ਬਣ ਕੇ ਪਕੜ ਲਿਆ, ਜਾਣੀ ਇਹਨੂੰ ਨੀਵਾਂ ਦਿਖਾਇਆ ਹੈ, ਦਾਗੀ ਕਰ ਦਿੱਤਾ ਹੈ। ਮੂਰਖ ਮਤ ਕਲ ਮਲਨ ਮਲੀਨਾ। ਜਿਹੜਾ ਮੂਰਖ ਮਤ ਵਾਲਾ ਸੀ ਹਿੰਦਾਲ ਦਾ ਪੋਤਰਾ ਨਿਰੰਜਨੀ ਆ, ਕਹਿੰਦੇ ਉਹ ਬੜਾ ਪਾਪਾਂ ਦੀ ਮੈਲ ਕਰਕੇ ਮਲੀਨ ਸੀ, ਬਹੁਤ ਗੰਦਾ ਭ੍ਰਿਸ਼ਟ ਹੋਇਆ ਸੀ। ਚੌਪਈ ਦੋਹਰਾ ਕਹਿਤ ਕਥਾ ਕਾਵ ਕਾਮ ਦਾ। ਇਹ ਪੰਥ ਪ੍ਰਕਾਸ਼ ਵਿਗਿਆਨੀ ਗਿਆਨ ਸਿੰਘ ਜੀ ਨੇ ਥੋੜ੍ਹਾ ਜਿਹਾ ਇਹ ਖੋਲ੍ਹ ਕੇ ਲਿਖਿਆ ਵੀ ਭਾਈ ਬਾਲੇ ਵਾਲੀ ਜਨਮ ਸਾਖੀ ਨੂੰ ਕਿਹਨੇ ਵਿਗਾੜਿਆ ਸੀ, ਇੱਕ ਤਾਂ ਵੀ ਹੰਦਾਲ ਦਾ ਪੋਤਰਾ ਸੀ ਜਿਹਦਾ ਨਾਮ ਸੀ ਨਿਰੰਜਨੀਆ, ਦੂਜਾ ਸੀ ਕਬੀਰ ਜਿਹਦੀ ਸੰਤਾਨ ਦੇ ਵਿੱਚੋਂ ਪੈਦਾ ਹੋਇਆ ਸੀ ਉਹਦਾ ਨਾਮ ਸੀ ਇਸ ਤਰ੍ਹਾਂ ਤਰਲੋਚਨ, ਵੀ ਉਹਦਾ ਨਾਂ ਤਰਲੋਚਨੀਆ ਤਰਲੋਚਨ ਸੀ, ਇਹਦਾ ਨਾਂ ਨਿਰੰਜਨੀ ਹੈ। ਦੋਹਾਂ ਨੇ ਰਲ ਮਿਲ ਕੇ ਭਾਈ ਬਾਲੇ ਵਾਲੀ ਜਨਮ ਸਾਖੀ ਨੂੰ ਵਿਗਾੜਿਆ ਸੀ। ਇਹਨਾਂ ਨੇ ਜਾਣੀ ਜਿਹੜਾ ਤਰਲੋਚਨ ਸੀ ਇਹਨੇ ਆਪਣੇ ਕਬੀਰ ਸਾਹਿਬ ਨੂੰ ਵੀ ਗੁਰੂ ਨਾਨਕ ਸਾਹਿਬ ਤੋਂ ਵੀ ਮਹਾਨ ਸੀ, ਵੀ ਜਿੱਥੇ ਗੁਰੂ ਨਾਨਕ ਨਹੀਂ ਗਏ ਉੱਥੇ ਅੱਗੇ ਕਹਿੰਦੇ ਕਬੀਰ ਸਾਹਿਬ ਗਿਆ। ਇਸੇ ਤਰ੍ਹਾਂ ਜਿਹੜਾ ਹੰਦਾਲੀਆ ਦਾ ਇਹ ਪੋਤਾ ਨਿਰੰਜਨੀਆ ਸੀ ਇਹਨੇ ਵੀ ਲਿਖਿਆ ਵੀ ਗੁਰੂ ਨਾਨਕ ਸਾਹਿਬ ਦੇ ਤੁੱਲ ਹੀ ਸੀ ਸਾਡਾ ਵੀ ਹੰਦਾਲ। ਇਸ ਤਰ੍ਹਾਂ ਦੀਆਂ ਸਾਖੀਆਂ ਵੀ ਜਾਂ ਤਾਂ ਕਬੀਰ ਸਾਹਿਬ ਦਾ ਜਿਹੜਾ ਉਹ ਸੀ ਤਰਲੋਚੀਆਂ, ਉਹ ਕਹਿੰਦਾ ਵੀ ਕਬੀਰ ਸਾਹਿਬ ਗਏ ਜਿੱਥੇ ਪੁੱਜਣਾ ਸੀ ਆਖਰੀ ਮੰਜ਼ਿਲ 'ਤੇ, ਜਾਂ ਕਹਿੰਦੇ ਗੁਰੂ ਨਾਨਕ ਸਾਹਿਬ ਗਏ। ਇਹ ਹੰਦਾਲੀਆਂ ਦਾ ਜਿਹੜਾ ਸੀ ਇਹ ਕਹਿੰਦਾ ਵੀ ਜਦ ਸਾਡਾ ਹੰਦਾਲ ਗਿਆ ਬਾਕੀ ਨਹੀਂ ਸਿੱਖ ਗਿਆ ਤੇ ਨਹੀਂ ਗਏ ਹੈ। ਜਿਵੇਂ ਰਾਧਾ ਸਵਾਮੀ ਇਹ ਵੀ ਮਾਰਦੇ ਨਾ ਗਪੋੜੇ, ਉਹ ਕਹਿੰਦੇ ਜਿੱਥੇ ਗੁਰੂ ਨਾਨਕ ਸਾਹਿਬ ਨਹੀਂ ਗਏ ਨਾ ਉੱਥੇ ਸਾਡੇ ਗਏ ਹੈ। ਕਹਿੰਦੇ ਮਹਾਰਾਜ ਸੱਤਵੇਂ ਧਾਮ ਤੱਕ ਗਏ ਹੈ, ਸਾਡੇ ਜਿਹੜੇ ਗੁਰੂ ਆ ਕਹਿੰਦੇ ਅੱਠਵੇਂ ਧਾਮ ਗਏ। ਜਾਣੀ ਇਹ ਅੱਠ ਧਾਮ ਹੈ ਕਹਿੰਦੇ ਆ, ਅੱਠਵੇਂ ਧਾਮ 'ਤੇ ਸਾਡੇ ਗਏ ਹੈ। ਉਹ ਇੱਕ ਨਿਹੰਗ ਸਿੰਘ ਸੀ, ਉਹ ਪੜ੍ਹਿਆ ਲਿਖਿਆ ਵਿਦਵਾਨ ਸੀ, ਉਹ ਕਹਿੰਦੇ ਵੀ ਜਪਜੀ ਸਾਹਿਬ ਦੇ ਵਿੱਚ ਅਖੀਰੀ ਸੱਚਖੰਡ ਲਿਖਿਆ, ਸੱਚਖੰਡ ਵਸੈ ਨਿਰੰਕਾਰ, ਵੀ ਸੱਚਖੰਡ ਤੋਂ ਅੱਗੇ ਗਏ। ਕਹਿੰਦਾ ਹਾਂ, ਸਾਡੇ ਗੁਰੂ ਸੱਚਖੰਡ ਤੋਂ ਵੀ ਅੱਗੇ ਗਏ। ਕਹਿੰਦਾ ਸੱਚਖੰਡ ਤੋਂ ਅੱਗੇ ਤਾਂ ਵੱਡਾ ਰੋੜੀ, ਤੇਰਾ ਗੁਰੂ ਵੱਡਾ ਰੋੜੀ। ਫਿਰ ਚੁੱਪ, ਉਹੀ ਜਿਹੇ ਉੱਤਰ ਦੇਣ ਵਾਲੇ ਵੀ ਹੋ ਜਾਂਦੇ ਇਹਨਾਂ ਨੂੰ ਫਿਰ ਜਪ। ਸੋ ਇਸ ਤਰ੍ਹਾਂ ਇਹ ਨਿਰੰਜਨੀਆਂ ਅਤੇ ਤਰਲੋਚਨਾ ਹੋਇਆ, ਇਹ ਵੀ ਇਹਨਾਂ ਵਰਗੇ ਹੀ ਝੂਠ ਬੋਲਣ ਵਾਲੇ ਕਪੋੜੇ ਬੰਨਣ ਵਾਲੇ। ਇਹਨਾਂ ਨੇ ਭਾਈ ਬਾਲੀ ਵਾਲੀ ਜਨਮ ਸਾਖੀ ਉਗਾੜੀ ਸੀ, ਜਿਸ ਕਰਕੇ ਕਵੀ ਕਹਿ ਰਿਹਾ ਜੇ ਕਹਿੰਦੇ ਮੂਰਖ ਮੱਤ ਵਾਲੇ ਕਹਿੰਦੇ ਪਾਪਾਂ ਕਰਕੇ ਬਹੁਤ ਮੇਲੇ ਭ੍ਰਿਸ਼ਟ ਹੋਏ ਐ ਦੋ ਬੰਦੇ, ਕਹਿਤ ਕਥਾ ਕਾਵ ਕਾਮ ਦਾ। ਇਸ ਕਰਕੇ ਜਿਹੜਾ ਇਹ ਕਵੀ ਸੰਤੋਖ ਹੈ ਮਨ ਦੀ ਕਾਮਨਾ ਪੂਰੀ ਵਾਲੀ ਕਥਾ ਜਿਹੜੀ ਗੁਰੂ ਨਾਨਕ ਸਾਹਿਬ ਦੀ ਕਹਿ ਰਿਹਾ ਹੈ, ਗੁਰਸਿੱਖਾਂ ਕੇ ਪਾਸ ਕਹਿ ਵੀ ਰਿਹਾ, ਕਹਿੰਦੇ ਗੁਰਸਿੱਖਾਂ ਦੇ ਪਾਸ, ਜਿਹੜੇ ਗੁਰੂ ਕੇ ਸਿੱਖ ਆ ਉਹਨਾਂ ਦੇ ਕੋਲ ਕਹਿ ਰਿਹਾ ਹੈ। ਜਿਹੜੇ ਸਾਖਤ ਜੇ ਟੁੱਟੇ ਹੋਏ ਲੋਕ ਹੈ, ਬੇਮੁੱਖ ਲੋਕ ਹੈ, ਉਹਨਾਂ ਕੋਲ ਨਹੀਂ ਇਹ ਕਥਾ ਸੁਣਾ ਰਿਹਾ ਕਵੀ। ਸਰੋਤਨ ਉਰ ਸੰਸਾ ਪਇਓ, ਇਸ ਤਰ੍ਹਾਂ ਦੀ ਗੱਲਬਾਤ ਸੁਣ ਕੇ ਕਵੀ ਤੋਂ ਜਿਹੜੇ ਕਥਾ ਸੁਣਨ ਵਾਲੇ ਸਰੋਤੇ ਸੀ ਉਹਨਾਂ ਦੇ ਹਿਰਦੇ ਵਿੱਚ ਸੰਸਾ ਹੋਇਆ ਆ। ਜਿਨ ਮਨ ਸੁਣਨ ਹੁਲਾਸ, ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਉੱਜਲ ਜਿਹੜੀ ਕਥਾ ਹੈ ਸੁਣਨ ਦਾ ਬੜਾ ਚਾਅ ਹੈ ਸੀ, ਉਲਾਸ ਸੀ, ਖੁਸ਼ੀ ਖੇੜਾ ਸੀ। ਚੌਪਈ ਸ੍ਰੀ ਨਾਨਕ ਬਾਰ ਪਰਮ ਬਿਲਾਸਾ, ਕਵੀ ਜੀ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਉਹ ਬਿਲਾਸ ਹੈ, ਇਤਿਹਾਸ ਹੈ, ਉਹ ਬਹੁਤ ਹੀ ਮਹਾਨ ਸ੍ਰੇਸ਼ਟ ਹੈ। ਬਹੁ ਪੋਥੀ ਪਰ ਹੈ ਇਤਿਹਾਸਾ, ਬਹੁਤ ਪੋਥੀਆਂ ਉੱਪਰ ਕਹਿੰਦੇ ਇਸ ਤਰ੍ਹਾਂ ਦਾ ਇਤਿਹਾਸ ਲਿਖਿਆ ਹੋਇਆ ਹੈ। ਸੋ ਤੋ ਲਿਖਿਓ ਅਵਰ ਵਿਦ ਤੇਹਵਾ, ਕਵੀ ਸੰਤੋਖ ਸਿੰਘ ਭਾਈ ਬਾਲੇ ਵਾਲੀਆਂ ਅਸੀਂ ਬੜੀਆਂ ਜਨਮ ਸਾਖੀਆਂ ਪੜ੍ਹੀਆਂ, ਉਹਨਾਂ ਦੇ ਤਾਂ ਹੋਰ ਹੀ ਤਰ੍ਹਾਂ ਕਹਿੰਦੇ ਪ੍ਰਸੰਗ ਲਿਖਿਆ ਗੁਰੂ ਨਾਨਕ ਸਾਹਿਬ ਜੀ। ਤੁਮ ਮੁਖ ਸੋ ਅਵਰਹਿ ਬਿਦ ਕਹਿਵਾ, ਕਵੀ ਸੰਤੋਖ ਸਿੰਘ ਜੀ ਉਹ ਭਾਈ ਬਾਲੇ ਵਾਲੀ ਜਨਮ ਸਾਖੀਆਂ ਤੋਂ ਹੋਰ ਹੀ ਤਰ੍ਹਾਂ ਮੁੱਖੋਂ ਕੋਈ ਪ੍ਰਸੰਗ ਜਾ ਸੁਣਾਉਣੇ, ਹੋਰ ਤਰ੍ਹਾਂ ਦੀਆਂ ਸਾਖੀਆਂ ਸੁਣਾਉਣੇ ਸਾਨੂੰ। ਇਹ ਸੰਸਾ ਹਮਰੇ ਉਰ ਆਇਓ, ਕਿਉਂ ਭਾਈ ਬਾਲੇ ਵਾਲੀ ਜਨਮ ਸਾਖੀ ਪੜ੍ਹ ਕੇ ਤੁਹਾਡੇ ਮੁਖ ਤੋਂ ਪ੍ਰਸੰਗ ਸੁਣ ਕੇ ਸਾਡੇ ਮਨਾਂ ਵਿੱਚ ਕਹਿੰਦੇ ਇਹ ਸੰਸਾ ਜਾ ਹੋਏ ਆਇਆ ਹੈ। ਕਿਉਂ ਤੁਮ ਅਨਤਹਿ ਗਤ ਹੈ ਅਲਾਇਓ, ਤੁਸੀਂ ਬੜੇ ਵਿਦਵਾਨ ਸੀ, ਤੁਸੀਂ ਕਹਿੰਦੇ ਹੋਰ ਤਰ੍ਹਾਂ ਕਰਕੇ ਕਿਵੇਂ ਪ੍ਰਸੰਗ ਕਹਿ ਦਿੱਤਾ ਸੁਣਾ ਦਿੱਤਾ ਸਾਨੂੰ। ਸੋ ਕਹਿ ਕਾਰ ਸਭ ਦੇਹ ਮਿਟਾਏ। ਇਹਦਾ ਕਾਰਨ ਕੀ ਹੈ ਵੀ ਤੁਸੀਂ ਪ੍ਰਸੰਗ ਹੋਰ ਤਰ੍ਹਾਂ ਸੁਣਾਉਂਦੇ ਹੋ? ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਪ੍ਰਸੰਗ ਹੋਰ ਤਰ੍ਹਾਂ ਲਿਖਿਆ ਹੈ। ਉਹ ਕਹਿੰਦੇ ਚੰਗੀ ਤਰ੍ਹਾਂ ਵਿਸਥਾਰ ਨਾਲ ਕਹਿ ਕੇ ਸਾਨੂੰ ਸੁਣਾ ਦਿਓ, ਸੰਸਾ ਖਤਮ ਕਰ ਦੇਵ। ਗੁਰਪਦ ਨਿਸਚਾ ਜਿਸ ਤੇ ਆਏ। ਇਸ ਕਰਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਕਮਲਾਂ ਵਿੱਚ ਸਾਨੂੰ ਪੱਕਾ ਭਰੋਸਾ ਯਕੀਨ ਹੋ ਆਵੇ। ਤਿੰਨ ਤੇ ਸੁਣ ਕਾਵ ਬਚਨ ਬਖਾਨਾ। ਉਹਨਾਂ ਸਰੋਤਿਆਂ ਤੋਂ ਸੁਣ ਕੇ ਕਵੀ ਸੰਤੋਖ ਸਿੰਘ ਨੇ ਫਿਰ ਓਂ ਬਚਨ ਕਿਹਾ ਉੱਤਰ ਦੇਣ ਲਈ। ਤੁਮਰੀ ਧਨ ਸੁਮਤ ਮਤ ਵਾਨਾ। ਬੁੱਧੀ ਬਾਨ ਕਥਾ ਸੁਣ ਵਾਲੇ ਸਰੁੱਟਿਓ, ਤੁਸੀਂ ਤਨ ਤੁਸੀਂ ਬੜੀ ਸ੍ਰੇਸ਼ਟ ਮਤ ਵਾਲੇ ਹੋ। ਭਲੋ ਸੰਦੇਹ ਆਪ ਮਨ ਠਾਨਾ। ਤਾਂ ਵੀ ਮੇਰੀ ਕਥਾ ਸੁਣ ਕੇ ਨਾ ਸਹੀ ਸਹੀ ਬੜਾ ਚੰਗਾ ਤੁਸੀਂ ਇਹ ਸੰਸਾ ਸਵਾਲ ਕੀਤਾ ਹੈ। ਉੱਤਰ ਸੁਣ ਹੋ ਦੇ ਨਿਜ ਕਾਨਾ। ਇਸਦਾ ਜਵਾਬ ਦਿੰਦਾ ਤੁਸੀਂ ਤਨ ਤਨ ਦੇ ਕੇ ਕੰਨ ਦੇ ਕੇ ਧਿਆਨ ਦੇ ਕੇ ਸੁਣ ਲੋ। ਦੋਹਰਾ ਪ੍ਰਥਮੇ ਤੁਮ ਸੰਦੇਹ ਕੋ। ਇਹ ਕਥਾ ਸੁਣ ਵਾਲੇ ਸਰੋਤ ਸਭ ਤੋਂ ਪਹਿਲਾਂ ਤੁਹਾਡੇ ਮਨ ਦਾ ਜਿਹੜਾ ਸ਼ੰਕਾ ਸੰਸਾ ਹੈ ਸਭ ਬਿਦ ਕਰਾਂ ਬਿਨਾਸ਼, ਸਭ ਤਰ੍ਹਾਂ ਮੈਂ ਕਵੀ ਨਾਸ ਕਰਾਂਗਾ। ਬਦਨਹਿ ਤੇ ਉਚਰੋਂ ਬਾਹਰ, ਉਸ ਤੋਂ ਬਾਅਦ ਆਪਣੇ ਮੁਖ ਤੋਂ ਮੈਂ ਉਚਾਰਨ ਕਰਾਂਗਾ ਸ੍ਰੀ ਨਾਨਕ ਪ੍ਰਕਾਸ਼। ਨਾਨਕ ਸਾਹਿਬ ਦਾ ਜਿਹੜਾ ਪ੍ਰਕਾਸ਼ਮਈ ਇਤਿਹਾਸ ਹੈ। ਚੌਪਈ ਜਿਹ ਨਾਰ ਗੁਰ ਚਰਨਨ ਮਹਿ ਪ੍ਰੀਤਾ। ਕਹਿੰਦੇ ਹੇ ਸਰੋਤਾ ਜਨੋ, ਜਿਸ ਪੁਰਸ਼ ਦੀ ਗੁਰੂ ਕੇ ਚਰਨਾਂ ਕਮਲਾਂ ਵਿੱਚ ਪ੍ਰੀਤੀ ਹੁੰਦੀ ਹੈ। ਕਹਤ ਸੁਨਤ ਕੀਰਤ ਇਹ ਰੀਤਾ। ਹੋਰੀ ਕਹਿੰਦੇ ਇਹ ਰੀਤੀ ਹੁੰਦੀ ਹੈ, ਜਾਂ ਗੁਰੂ ਮਹਾਰਾਜ ਦੀ ਕੀਰਤੀ ਸੁਣਦਾ ਹੁੰਦਾ ਹੈ, ਮਹਿਮਾ ਸੁਣਦਾ ਹੁੰਦਾ ਸਰੋਤਾ ਬਣ ਕੇ, ਜਾਂ ਆਪ ਕਹਿੰਦੇ ਉਹ ਜੇ ਵਿਦਵਾਨ ਹੋਵੇ ਤੇ ਗੁਰੂ ਕੀ ਮਹਿਮਾ ਕਥਨ ਕਰਕੇ ਸੁਣਾਉਂਦਾ ਹੁੰਦਾ ਦੂਸਰਿਆਂ ਨੂੰ। ਕਰ ਸੰਸੈ ਬਿਨ ਸੰਸੇ ਹੋਏ। ਜੋ ਜਿਹੜਾ ਕੋਈ ਕੀਰਤੀ ਮਹਿਮਾ ਵਡਿਆਈ ਕਰਕੇ ਸੁਣਾਉਂਦਾ ਹੁੰਦਾ, ਉਹ ਕਹਿੰਦੇ ਇਸ ਤਰ੍ਹਾਂ ਜੇ ਜਿਹੜੇ ਸਰੋਤੇ ਸੰਸੇ ਕਰਨ ਸਵਾਲ ਕਰਨ, ਉਹ ਕਹਿੰਦੇ ਉਹਨਾਂ ਸੰਸਿਆਂ ਦਾ ਸਮਾਧਾਨ ਕਰਕੇ ਬਿਨਾਂ ਸੰਸਿਆਂ ਤੋਂ ਕਰ ਦਿੰਦਾ ਹੈ। ਇਸ ਕਰਕੇ ਜਿਹੜਾ ਸਰੋਤ ਹੈ ਕਥਾ ਸੁਣਨ ਵਾਲਾ ਕਿਸੇ ਹੋਰ ਥਾਂ ਨਾ ਭਰਮੀ ਜਾਏ, ਹੋਰ ਥਾਂ ਫਰੀ ਤੁਰੀ ਜਾਵੇ। ਗੁਰਪਦ ਪੰਕਜ ਨਿਸਚਾ ਧਰਹੀ। ਜਿਹੜਾ ਸਹੀ ਹੁੰਦਾ ਸਰੋਤਾ ਜਾਂ ਸੁਣ ਸੁਣਾਉਣ ਵਾਲਾ, ਉਹ ਤਾਂ ਗੁਰੂ ਕੇ ਚਰਨਾਂ ਕਮਲਾਂ ਵਿੱਚ ਹੀ ਭਰੋਸਾ ਰੱਖਦਾ ਹਮੇਸ਼ਾ। ਦੇਵ ਕੀ ਆਸ ਨ ਕਰ, ਹੋਰ ਕਿਸੇ ਦੇਵੀ ਦੇਵਤੇ ਦੀ ਬਿਲਕੁਲ ਆਸਾ ਨਹੀਂ ਰੱਖਦਾ ਹੈ। ਭੂਪਤ ਸੇਵਾ ਹੈ ਭੂਪਤ ਜਾਚ ਹੈ। ਮੈਂ ਕੋਈ ਰਾਜੇ ਦੀ ਸੇਵਾ ਕਰਦਾ ਹੁੰਦਾ ਹੈ ਤੇ ਰਾਜੇ ਕੋਲੋਂ ਹੀ ਹਮੇਸ਼ਾ ਮੰਗਦਾ ਹੁੰਦਾ ਹੈ। ਪ੍ਰਿਤ ਜਾਚਕ ਪਰ ਕੈਸੇ ਰਾਚ ਹੈ। ਇਸ ਤਰ੍ਹਾਂ ਫਿਰ ਜਿਹੜਾ ਨੌਕਰਾਂ ਦਾ ਫਿਰ ਅੱਗੇ ਜਾਚਕ ਬਣੇ, ਉਹ ਨੌਕਰਾਂ ਦੇ ਜਿਹੜੇ ਨੌਕਰਾਂ ਦੇ ਜਾਚਕ ਹੈ ਉਹਨਾਂ ਵਿੱਚ ਕਿਵੇਂ ਰੱਖਦਾ ਹੈ? ਰਾਜੇ ਦੇ ਨੌਕਰਾਂ ਤੋਂ ਕਿਵੇਂ ਉਹ ਮੰਗੂਗਾ? ਜਿਹੜਾ ਰਾਜੇ ਕੋਲ ਰਹਿੰਦਾ ਉਹ ਤਾਂ ਰਾਜੇ ਤੋਂ ਹੀ ਮੰਗਦਾ ਹੁੰਦਾ। ਸੂਰਜ ਹੇਰ ਕਮਲ ਬਿਗ ਸਾਵੇ। ਦੇਖੋ ਜਿਵੇਂ ਬਈ ਸੂਰਜ ਨੂੰ ਵੇਖ ਕੇ ਕਮਲ ਖਿੜ ਜਾਂਦੇ ਹਨ। ਖਦਿਓ ਤਹਿ ਤੇ ਕਿਉਂ ਹਰ ਖਾਵੇ। ਉਹੀ ਜਿਹੜੇ ਕਮਲ ਹੈ ਜੇ ਟਟਾਣੇ ਜੇ ਭਲਾ ਚੜ੍ਹਨ ਚਾਨਣ ਜਾ ਕਰਨ, ਉਹ ਕਿਵੇਂ ਖੁਸ਼ ਹੋ ਸਕਦਾ? ਨਹੀਂ ਖਿੜਦਾ ਕਮਲ, ਉਹ ਤਾਂ ਸੂਰਜ ਨੂੰ ਦੇਖ ਕੇ ਖਿੜੇਗਾ। ਚੰਦ ਚਕੋਰ ਚਿਤਵ ਸੁਖ ਪਾਵੇ। ਇਸੇ ਤਰ੍ਹਾਂ ਜਿਹੜੇ ਚੰਦਰਮਾ ਨੂੰ ਚਕੋਰਾਂ ਚਿਤਵ ਕੇ ਤੱਕ ਕੇ ਸੁਖ ਪਾਉਂਦੀਆਂ ਹਨ। ਕਹ ਤਾਰਨ ਤੇ ਕਿਉਂ ਤ੍ਰਿਪਤਾਵੇ। ਸੋਜੇ ਭਲਾ ਤਾਰੇ ਆਕਾਸ਼ ਵਿੱਚ ਹੋਣ, ਉਹਨਾਂ ਕਰਕੇ ਜਿਹੜੀਆਂ ਚਕੋਰਾਂ ਕਿਵੇਂ ਤ੍ਰਿਪਤ ਹੋ ਸਕ ਕਿਵੇਂ ਪ੍ਰਸੰਨ ਹੋ ਸਕਦੀਆਂ ਹਨ? ਦੋਹਰਾ ਪੂਰਬ ਪੋਥੀ ਜੋ ਲਿਖੀ। ਹਾਂ ਕਵੀ ਜੀ ਕਹਿੰਦੇ ਹੇ ਵੀ ਕਥਾ ਸੁਣਨ ਵਾਲੇ, ਜਦੋਂ ਸਿਰ ਤੋਂ ਪਹਿਲਾਂ ਭਾਈ ਵਾਲੇ ਬਾਲੇ ਵਾਲੀ ਪੋਥੀ ਲਿਖੀ ਸੀ ਸ੍ਰੀ ਨਾਨਕ ਇਤਿਹਾਸ, ਇਹਦੇ ਵਿੱਚ ਨਰੋਲ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਇਤਿਹਾਸ ਸੀ ਲਿਖਵਾਈ ਅੰਗਦ ਗੁਰੂ। ਸਭ ਤੋਂ ਪਹਿਲੀ ਜਿਹੜੀ ਪੋਥੀ ਆ ਗੁਰੂ ਅੰਗਦ ਸਾਹਿਬ ਜੀ ਨੇ ਭਾਈ ਬਾਲੇ ਤੋਂ ਸੁਣਾ ਸੁਣ ਸੁਣਾ ਕੇ ਭਾਈ ਪੈੜੇ ਮੁਖੇ ਰਾਹੀਂ ਲਿਖਵਾਈ ਸੀ ਬਾਲੇ ਬਦਨ ਪ੍ਰਕਾਸ਼। ਭਾਈ ਬਾਲਾ ਜੀ ਨੇ ਉਹ ਸਾਰੀ ਜਿਹੜੀ ਕਥਾ ਮੁਖੋਂ ਪ੍ਰਗਟ ਕੀਤੀ ਸੀ ਸੁਣਾਈ ਸੀ। ਚੌਪਈ ਜਬ ਬੈਕੁੰਠ ਅੰਗਦ ਗੁਰ ਗਏ ਇਹ ਵੀ ਸਰੋਤਿਓ ਜਦੋਂ ਗੁਰੂ ਅੰਗਦ ਸਾਹਿਬ ਜੀ ਸੱਚਖੰਡ ਗਵਨ ਕਰ ਗਏ ਅਮਰਦਾਸ ਗੁਰ ਹੋਵਤ ਪਏ ਉਹਨਾਂ ਦੇ ਅਸਥਾਨ ਤੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜਗਤ ਗੁਰੂ ਹੋ ਗਏ। ਬਹੁ ਸਿੱਖਾਂ ਕੋ ਕੀਨ ਉਧਾਰਾ ਅਮਰਦਾਸ ਸਾਹਿਬ ਮਹਾਰਾਜ ਨੇ ਬਹੁਤ ਗੁਰਸਿੱਖਾਂ ਦਾ ਉਧਾਰ ਕੀਤਾ। ਦੰਭ ਕੁਮਾਰਗ ਭਵ ਨਿਰਵਾਰਾ ਆਪ ਖੰਡ ਰੂਪੀ ਜਿਹੜਾ ਖੋਟਾ ਰਸਤਾ ਹੈ ਉਹ ਸੰਸਾਰ ਦੇ ਵਿੱਚੋਂ ਦੂਰ ਕਰ ਦਿੱਤਾ ਗੁਰੂ ਅਮਰਦਾਸ ਸਾਹਿਬ ਜੀ। ਅਮਰਦਾਸ ਗੁਰ ਤੇ ਪਸਚਾਤਾ ਇਹ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਤੋਂ ਬਾਅਦ ਰਾਮਦਾਸ ਵੇ ਭੇ ਭਵ ਬਖਿਆਤਾ ਰਾਮਦਾਸ ਸਾਹਿਬ ਜੀ ਸੰਸਾਰ ਦੇ ਵਿੱਚ ਗੁਰੂ ਸਤਿਗੁਰੂ ਰੂਪ ਕਰਕੇ ਪ੍ਰਸਿੱਧ ਹੋਏ। ਤਿੰਨ ਹਜ਼ੂਰ ਸਿੱਖ ਭਇਓ ਹਿੰਦਾਲਾ ਉਹਨਾਂ ਦੀ ਹਜ਼ੂਰੀ ਵਿੱਚ ਇੱਕ ਹਿੰਦਾਲ ਨਾਮੇ ਸਿੱਖ ਹੋਇਆ ਤਾਂ ਪਰ ਸ੍ਰੀ ਗੁਰ ਬਹੁਰ ਕਿਰਪਾਲਾ ਉਹਦੇ ਉੱਪਰ ਗੁਰੂ ਮਹਾਰਾਜ ਜੀ ਬਹੁਤ ਦਿਆਲੂ ਕਿਰਪਾਲੂ ਰਹਿੰਦੇ ਸਨ। ਟਹਿਲ ਦੇਗ ਕੀ ਅਧਿਕ ਕਰੇ ਜਿਹੜਾ ਹਿੰਦਾਲ ਨਾਮੇ ਸਿੱਖ ਹੈ ਉਹ ਗੁਰੂ ਕੇ ਲੰਗਰ ਦੀ ਜ਼ਿਆਦਾ ਸੇਵਾ ਕਰਿਆ ਕਰਦਾ ਸੀ। ਮਨ ਇਸ ਥਿਤ ਨਹਿ ਡੋਲਣ ਦੇਈ ਮਨ ਨੂੰ ਟਿਕਾ ਕੇ ਰੱਖਦਾ ਕਿਸੇ ਪਾਸੇ ਵੀ ਡੋਲਣ ਨਹੀਂ ਦਿੰਦਾ ਸੀ। ਪੂਰਨ ਸਿੱਖ ਹੋਏ ਸੁਖ ਪਾਇਆ ਹਿੰਦਾਲ ਨਾਮੇ ਸਿੱਖ ਨੇ ਗੁਰੂ ਅਮਰਦਾਸ ਸਾਹਿਬ ਦਾ ਪੂਰਨ ਸਿੱਖ ਹੋ ਕੇ ਸੁਖ ਪਾਇਆ ਹੈ। ਇੱਥੇ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਲਿਖਿਆ ਸਹੀ ਰੂਪ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਹੋਇਆ ਸੀ ਹਿੰਦਾਲ ਨਾਮੇ ਸਿੱਖਿਓ ਸਮਝਣਾ ਸਹੀ ਰੂਪ ਵਿੱਚ ਮਾਨਤ ਗੁਰ ਕੀ ਸਦਾ ਰਜਾਇਆ ਜਿਹੜਾ ਹਿੰਦਾਲ ਨਾਮੇ ਸਿੱਖ ਹੈ ਹਮੇਸ਼ਾ ਗੁਰੂ ਕੀ ਆਗਿਆ ਨੂੰ ਖਿੜੇ ਮੱਥੇ ਮੰਦਾ ਹੁੰਦਾ ਸੀ। ਦੋਹਰਾ ਟਹਿਲ ਦੇਗ ਕੀ ਕਰਤ ਜਹੈ ਜਿੱਥੇ ਲੰਗਰ ਵਿੱਚ ਗੁਰੂ ਕੇ ਲੰਗਰ ਦੀ ਸੇਵਾ ਕਰ ਰਿਹਾ ਸੀ ਹਿੰਦਾਲ ਨਾਮੇ ਸਿੱਖ ਤਹ ਆਏ ਗੁਰ ਕਹਿੰਦੇ ਉੱਥੇ ਗੁਰੂ ਅਮਰਦਾਸ ਸਾਹਿਬ ਜੀ ਆ ਗਏ ਇੱਕ ਦਿਨ ਸੋਡ ਵੰਸ਼ ਸਵਿਤਾ ਪਏ ਸੋਡ ਵੰਸ਼ ਦੇ ਸੂਰਜ ਰੂਪ ਹੋਏ ਇਸ ਪਰਸਰ ਰੂਪ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਸਮਝਣਾ ਸਹੀ ਰੂਪ ਵਿੱਚ ਰਾਮਦਾਸ ਪ੍ਰਭ ਜੋਏ ਪਰਮੇਸ਼ਰ ਰੂਪ ਗੁਰੂ ਰਾਮਦਾਸ ਸਾਹਿਬ ਜੀ ਅਥਵਾ ਗੁਰੂ ਅਮਰਦਾਸ ਸਾਹਿਬ ਜੀ ਸਹੀ ਰੂਪ ਵਿੱਚ ਚੌਪਈ ਹੇਰ ਉੱਠਿਓ ਗੁਰ ਕੋ ਤਤਕਾਲਾ ਜਿਹੜਾ ਹਿੰਦਾਲ ਨਾਮੇ ਸਿੱਖ ਗੁਰੂ ਅਮਰਦਾਸ ਸਾਹਿਬ ਨੰਗਰ ਵਿੱਚ ਆਇਆ ਦੇ ਕੇ ਬੜੀ ਛੇਤੀ ਉੱਠ ਖੜੋਤਾ ਪ੍ਰੇਮ ਮਗਨ ਮੈਂ ਹਿਰਦਾ ਵਿਸਾਲਾ ਹਿਰਦਾ ਕਹਿੰਦੇ ਪ੍ਰੇਮ ਦੇ ਵਿੱਚ ਬਹੁਤਾ ਜਿਹੜਾ ਹਿਰਦਾ ਹੈ ਉਹ ਮਸਤ ਹੋਇਆ ਲੀਨ ਹੋਇਆ ਹੋਇਆ ਹੈ। ਮੰਡਤ ਆਟਾ ਕਰ ਸੋ ਲਾਗਿਓ ਸਵੇਰੇ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਆਏ ਲੰਗਰ ਵਿੱਚ ਇਹ ਹੱਥਾਂ ਨਾਲ ਆਟਾ ਗੁੰਨਣ ਲੱਗਿਆ ਹੋਇਆ ਸੀ। ਦੇਖਤ ਪ੍ਰਭ ਕੋ ਟਹਿਲ ਤੇ ਆਗਿਓ ਗੁਰੂ ਮਹਾਰਾਜ ਨੂੰ ਆਇਆ ਦੇਖ ਕੇ ਇਸਨੇ ਆਟੇ ਗੁੰਨਣ ਦੀ ਜਿਹੜੀ ਸੇਵਾ ਛੱਡ ਦਿੱਤੀ ਹੈ। ਪ੍ਰਿਸ਼ਟ ਹੱਥ ਧਰ ਬੰਧਨ ਕੀਨੀ ਪਿੱਠ ਪਿੱਛੇ ਹੱਥ ਜੇ ਕਰਕੇ ਵੀ ਉਹ ਜਿਹੜਾ ਆਟੇ ਨਾਲ ਹੱਥ ਜੇ ਲਿਬੜੇ ਆ ਕਿਤੇ ਹੇਠਾਂ ਮੱਥਾ ਟੇਕਣ ਲਿਆ ਮਿੱਟੀ ਨੀ ਲੱਗ ਜਾਏ ਪਿੱਠ ਪਿੱਛੇ ਹੱਥ ਜੇ ਕਰਕੇ ਮਹਾਰਾਜ ਨੂੰ ਮੱਥਾ ਟੇਕਿਆ ਇਸਨੇ ਲੱਗਾ ਨਾ ਮਾਟੀ ਕਰ ਉਰ ਚੀਨੀ ਦੇਵੇ ਜਾਣਿਆ ਵੀ ਹੱਥਾਂ ਨੂੰ ਕਿਤੇ ਮਿੱਟੀ ਨਾ ਲੱਗ ਜਾਵੇ ਤਬ ਤੇ ਬਖਸ਼ ਗੁਰੂ ਕੀ ਭਈ ਕਿਉਂ ਕਹਿੰਦੇ ਪਿੱਠ ਪਿੱਛੇ ਹੱਥ ਜੇ ਕਰਕੇ ਮੱਥਾ ਟੇਕਣ ਨਾਲ ਗੁਰੂ ਮਹਾਰਾਜ ਪਾਸੋਂ ਨੂੰ ਕਹਿੰਦੇ ਬਖਸ਼ ਪ੍ਰਾਪਤ ਹੋ ਗਈ। ਪ੍ਰਿਸ਼ਟ ਹੱਥ ਧਰ ਬੰਧਨ ਕਈ ਲੱਗੇ ਵੀ ਹਿੰਦਾਲ ਸਿੱਖ ਤੂੰ ਪਿੱਠ ਪਿੱਛੇ ਹੱਥ ਜੇ ਕਰਕੇ ਸਾਨੂੰ ਮੱਥਾ ਟੇਕਿਆ ਇਹੀ ਪ੍ਰਵਾਨ ਹੈ ਤੇਹ ਕੀ ਸੰਤਤ ਮਹਿ ਜੋ ਹੋਏ ਕਹਿੰਦੇ ਉਸ ਹਿੰਦਾਲ ਦੇ ਅੱਗੇ ਸੰਤਾਨ ਦੇ ਜਿਹੜੇ ਕੋਈ ਪੁੱਤਰ ਪੋਤਰੇ ਹੋਏ ਹਨ ਹੱਥ ਪ੍ਰਿਸ਼ਟ ਧਰ ਬੰਧਹ ਸੋਏ ਬਾਕੀ ਗੁਰੂ ਕੇ ਸਿੱਖ ਮਹਾਰਾਜ ਨੂੰ ਹੱਥ ਜੋੜ ਕੇ ਚਰਨਾਂ ਤੇ ਸ਼ੀਸ਼ ਰੱਖ ਕੇ ਮੱਥੇ ਟੇਕਦੇ ਇਹਨਾਂ ਦੀਆਂ ਸਵੰਸ ਦੇ ਕਹਿੰਦੇ ਪਿੱਠ ਪਿੱਛੇ ਹੱਥ ਰੱਖ ਕੇ ਮਹਾਰਾਜ ਦੇ ਚਰਨਾਂ ਤੇ ਸੀਸ ਰੱਖਦੇ ਸੀ, ਮੱਥਾ ਟੇਕਦੇ ਸੀ। ਆਪ ਤੱਕ ਹੈ ਤਿੰਨਕੇ ਇਹ ਚਾਲੀ। ਕਹਿੰਦੇ ਹੁਣ ਤੱਕ ਜਿਹੜਾ ਹਿੰਦਾਲ ਨਾਮੀ ਸਿੱਖ ਹੈ ਉਹਨਾਂ ਦੀ ਸੰਤਾਨ ਦੇ ਵਿੱਚ ਇਹੋ ਰੀਤੀ ਹੈ। ਬਖਸ਼ ਕਰੀ ਸ੍ਰੀ ਗੁਰ ਜਿਹ ਢਾਲੀ। ਇਸ ਤਰ੍ਹਾਂ ਮਹਾਰਾਜ ਨੇ ਖੁਸ਼ ਹੋ ਕੇ ਬਖਸ਼ਿਸ਼ ਕੀਤੀ ਵੀ ਤੁਸੀਂ ਸਾਨੂੰ ਜਦੋਂ ਮੱਥਾ ਟੇਕਣਾ ਉਹ ਪਿੱਠ ਪਿੱਛੇ ਹੱਥ ਜੇ ਕਰਕੇ ਕੰਢ ਪਿੱਛੇ ਹੱਥ ਰੱਖ ਕੇ ਮੱਥਾ ਟੇਕਣਾ ਹੈ, ਤਾਂ ਕਿ ਇਹ ਵੀ ਇਹਨਾਂ ਨੇ ਗੁਰੂ ਕੇ ਲੰਗਰ ਦਾ ਆਦਰ ਸਤਿਕਾਰ ਰੱਖਿਆ, ਇਹ ਯਾਦਗਾਰ ਬਣੀ ਰਹੇ। ਦੋਹਰਾ ਤਹਿ ਕੀ ਸੰਤਤ ਕੇ ਵਿਖੈ। ਕਵੀ ਜੀ ਕਹਿੰਦੇ ਉਹ ਜਿਹੜਾ ਹੰਦਾਲ ਨਾਵੇਂ ਸਿੱਖ ਹੈ ਉਹਦੀ ਅੱਗੇ ਸੰਤਾਨ ਦੇ ਵਿੱਚ ਇੱਕ ਸਾਕਤ ਭਾ ਨੀਚ, ਇੱਕ ਨੀਚ ਬੁੱਧੀ ਵਾਲਾ ਰੱਬ ਤੋਂ ਗੁਰੂ ਤੋਂ ਟੁੱਟਿਆ ਹੋਇਆ ਹੋਇਆ ਜਿਹਦਾ ਨਾਮ ਨਿਰੰਜਨੀਆ ਸੀ, ਹਿੰਦਾਲ ਦਾ ਪੋਤਰਾ ਹੈ ਸੀ, ਪੰਥ ਪ੍ਰਕਾਸ਼ ਵਿਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਹੈ। ਸ੍ਰੀ ਨਾਨਕ ਇਤਿਹਾਸ ਜੋ ਕਹਿੰਦੇ, ਇਸ ਨੇ ਜਦੋਂ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚੋਂ ਪੜ੍ਹਿਆ, ਆਵਾ ਤਿਹ ਕਰ ਬੀਜ, ਮੇਰੇ ਹੱਥਾਂ ਵਿੱਚ ਜਨਮ ਸਾਖੀ ਆ ਗਈ ਪੁੱਤ ਸੀ, ਚੌਪਈ ਗੁਰ ਅੰਗਦ ਜੀ ਜੋ ਲਿਖਵਾਈ, ਗੁਰੂ ਅੰਗਦ ਸਾਹਿਬ ਜੀ ਨੇ ਜਨਮ ਸਾਖੀ ਲਿਖਵਾਈ ਸੀ, ਬਹੁ ਨਹਿ ਲਿਖੀ ਰਹੀ ਇੱਕ ਥਾਈ, ਬਹੁਤੇ ਥਾਵਾਂ ਵਿੱਚ ਅੱਗੇ ਉਹਦਾ ਉਲੱਥਾ ਨਹੀਂ ਹੋਇਆ ਸੀ, ਇੱਕੋ ਥਾਂ ਹੀ ਇੱਕੋ ਹੀ ਹੈ ਸੀ ਜਨਮ ਸਾਖੀ। ਇੱਕ ਕਬੀਰ ਬੰਸੀ ਮਿਲ ਤਾਹੀ, ਕਹਿੰਦੇ ਹਿੰਦਾਲ ਦੇ ਅੱਗੇ ਪੋਤਰੇ ਨਾਲ ਕਬੀਰ ਦੀ ਅੰਸ਼ ਵੰਸ਼ ਵਿੱਚੋਂ ਮਿਲ ਗਿਆ ਤਰਲੋਚਨੀਆਂ, ਸੋ ਪੋਥੀ ਪੜ ਗੁਣ ਮਨ ਮਾਹੀ, ਕਹਿੰਦੇ ਦੋਹਾਂ ਨੇ ਭਾਈ ਬਾਲੇ ਵਾਲੀ ਜਨਮ ਸਾਖੀ ਪੋਥੀ ਪੜ੍ਹੀ ਤੇ ਮਨ ਦੇ ਵਿੱਚ ਵਿਚਾਰਿਆ, ਕਰ ਕੁਕਰਮ ਅਨਸੋਧ ਬਣਾਈ, ਐਸਾ ਖੋਟਾ ਕਰਮ ਕਰ ਕੀਤਾ ਉਹਨਾਂ ਨੇ ਕਿ ਅਨਸੋਧ ਬਣਾ ਅਸ਼ੁੱਧ ਬਣਾ ਦਿੱਤੀ। ਆਪਣੇ ਵਡਨ ਕੀ ਕੀਰਤ ਪਾਈ, ਅਸ਼ੁੱਧ ਕਿਵੇਂ ਬਣਾਈ, ਕਹਿੰਦੇ ਆਪਣੇ ਵੱਡ ਵਡੇਰਿਆਂ ਦੀ ਕੀਰਤੀ ਮਹਿਮਾ ਵਡਿਆਈ ਲਿਖ ਕੇ ਪਾ ਦਿੱਤੀ ਉਸ ਵਿੱਚ, ਬਨ ਬਚਨ ਅਨੁਚਿਤ ਲਿਖੇ ਸਮਦਾਏ, ਉਸ ਜਨਮ ਸਾਖੀ ਵਿੱਚ ਅਜੋਗ ਜੇ ਬਚਨ ਬਹੁਤੇ ਲਿਖ ਦਿੱਤੇ, ਜਿਨਕੇ ਪੜਨ ਸੁਣਨ ਅੱਗ ਪਾਏ, ਜਿਨ੍ਹਾਂ ਬਚਨਾਂ ਨੂੰ ਪੜ੍ਹਨ ਸੁਣਨ ਤੋਂ ਕਹਿੰਦੇ ਪਾਪ ਲੱਗਦਾ ਹੈ, ਪਾਪੀ ਬਣੀਦਾ ਹੈ। ਆਪਣਾ ਵੱਡਾ ਜਾਨ ਹਿੰਦਾਲੂ, ਇਹ ਹਿੰਦਾਲ ਜਿਹੜਾ ਵੀ ਸਾਡਾ ਬਹੁਤ ਵੱਡਾ ਮਹਾਨ ਹੋਇਆ ਗੁਰੂ ਕਾ ਸਿੱਖ, ਤੇ ਕੀ ਕੀਰਤ ਲਿਖੀ ਵਿਸਾਲੂ, ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਉਹਨੂੰ ਵਿਗਾੜ ਕੇ ਉਹਦੀ ਜ਼ਿਆਦਾ ਵਡਿਆਈ ਲਿਖਦੀ ਵੀ ਗੁਰੂ ਨਾਨਕ ਤੋਂ ਵੀ ਮਹਾਨ ਹੋਇਆ ਹਿੰਦਾਲ, ਸ੍ਰੀ ਨਾਨਕ ਤੀ ਤੇ ਵੱਡੀ ਬਣਾਏ, ਗੁਰੂ ਨਾਨਕ ਸਾਹਿਬ ਨਾਲੋਂ ਵੀ ਉਹਦੀ ਮਹਿਮਾ ਵੱਡੀ ਬਣਾ ਕੇ, ਮਹਿਮਾ ਲਿਖਤ ਭਇਓ ਬਹੁ ਪਾਏ। ਇਸ ਤਰ੍ਹਾਂ ਹੰਦਾਲ ਦਾ ਜਿਹੜਾ ਪੁੱਤਰ ਹੈ ਨਿਰੰਜਨੀਆ ਬਹੁਤ ਤਰ੍ਹਾਂ ਕਰਕੇ ਆਪਣੇ ਵੱਡੇ ਦੀ ਸਿਫਤ ਬਣਾ ਕੇ ਲਿਖਣ ਲੱਗਿਆ। ਦੋਹਰਾ ਉਕਤ ਜੁਕਤ ਕਰ ਅਨਕ ਵਿਦ, ਅਨੇਕਾਂ ਤਰੀਕਿਆਂ ਨਾਲ ਕਹਿੰਦੇ ਜਰੀਦਾਂ ਦੇ ਦੇ ਕੇ ਕਥਨ ਕੀਤਾ ਉਸਨੇ, ਸਾਖੀ ਕਰੀ ਅਸੋਧ, ਕਹਿੰਦੇ ਜਿਹੜੀ ਭਾਈ ਬਾਲੇ ਵਾਲੀ ਅਸਲੀ ਸਾਖੀ ਸੀ ਉਹ ਅਸ਼ੁੱਧ ਕਰ ਦਿੱਤੀ, ਗਲਤ ਲਿਖਾ ਲਿਖ ਦਿੱਤੀ, ਸੁਣ ਕਰ ਭਰਮੇ ਨਰ ਬਹੁਤ, ਉਹ ਜਦੋਂ ਕਹਿੰਦੇ ਅਸ਼ੁੱਧ ਜੀ ਸਾਖੀ ਲਿਖੀ ਹੋਈ ਜਦੋਂ ਲੋਕਾਂ ਨੇ ਸੁਣੀ, ਉਹਨੂੰ ਸੁਣ ਕੇ ਲੋਕ ਬਹੁਤ ਭਰਮ ਗਏ ਭਟਕ ਗਏ, ਜਿਨਕੇ ਮਨ ਨਹਿ ਬੋਧ, ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਦਾ ਪੂਰਾ ਪੂਰਾ ਗਿਆਨ ਹੈ ਨਹੀਂ ਸੀ, ਚੌਪਈ ਤਿਹ ਸਾਕਤ ਐਸੀ ਉਰ ਧਾਰੀ, ਸਰੋਤਾ ਜਨ ਉਹ ਜਿਹੜੇ ਸਾਕਤ ਦੋਵੇਂ ਸੀ ਉਹਨਾਂ ਨੇ ਹਿਰਦੇ ਵਿੱਚ ਉਤਾਰਿਆ, ਜਾਨ ਪਿਤਰ ਨਿਜ ਲਿਖਾ ਸੁਧਾਰੀ, ਸਾਡਾ ਜਿਹੜਾ ਹੰਦਾਲ ਬਹੁਤ ਵੱਡਾ ਹੋਇਆ ਉਹਦੇ ਬਨਾਸ ਵਾਰ ਕੇ ਉਪਮਾ ਦੇ ਲਫ਼ਜ਼ ਚ ਲਿਖੇ ਉਸਨੇ, ਗੁਰ ਕੇ ਸਿੱਖ ਹੋ ਹੈ ਅਧਿਕਾਰੀ, ਕਾਰਨ ਕੀ ਸੀ ਵੀ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਸਮੇਂ ਹੋਣ ਵਾਲੇ ਸਕੇ ਵਿੱਚ ਬਹੁਤ ਬਹੁਤ ਮਹਾਨ ਹੋਣਗੇ, ਹਮਰੀ ਸੇਵਾ ਕਰ ਹੈ ਮਨ ਲਾਈ, ਜਦੋਂ ਫਿਰ ਸਾਡੇ ਹਿੰਦਾਲ ਦੀ ਉਹ ਸਾਖੀ ਪੜਿਆ ਕਰਨਗੇ ਵੀ ਗੁਰੂ ਨਾਨਕ ਤੋਂ ਵੀ ਹਿੰਦਾਲ ਮਹਾਨ ਹੋਇਆ, ਵੀ ਇਹ ਹਿੰਦਾਲ ਦੀ ਅੰਸ ਵੰਸ਼ ਵਿੱਚੋਂ ਹੈ, ਕਿਉਂ ਵੀ ਸਾਡੀ ਫਿਰ ਗੁਰੂ ਕੇ ਸਿੱਖ ਮਹਾਨ ਸੇਵਾ ਕਰਿਆ ਕਰਨਗੇ, ਹਮਕੋ ਮਾਨਣਗੇ ਬਹੁ ਮਾਨਵ, ਸਾਨੂੰ ਵੀ ਗੁਰੂ ਨਾਨਕ ਵਾਂਗ ਬਹੁਤੇ ਲੋਕ ਮੰਨਣਗੇ ਵੀ ਇਹ ਗੁਰੂ ਨਾਨਕ ਵਰਗਾ ਹੀ ਹੈ ਹੰਦਾਲ ਕੇ ਲਿਖੀ ਅਧਿਕਤਾ ਔਰ ਇਹ ਆਨ, ਇਸ ਤਰ੍ਹਾਂ ਦਾ ਹਿਰਦੇ ਵਿੱਚ ਖਿਆਲ ਲਾ ਕੇ ਗੁਰੂ ਨਾਨਕ ਨਾਲ ਨੂੰ ਵੀ ਆਪਣੇ ਹੰਦਾਲ ਦੀ ਮਹਾਨ ਵਡਪਣਾ ਲਿਖ ਦਵਾਰਿਆ ਨਾ, ਪੂਰਬ ਪੋਥੀ ਹੁਤੀ ਜਸੋਈ, ਜਿਹੜੀ ਗੁਰੂ ਅੰਗਦ ਸਾਹਿਬ ਨੇ ਸਭ ਤੋਂ ਪਹਿਲਾਂ ਪੋਥੀ ਭਾਈ ਵਾਲਾ ਜੀ ਤੋਂ ਸੁਣ ਕੇ ਲਿਖਵਾਈ ਹੈ ਸੀ, ਦਈ ਵਿਪਾਸਾ ਬੀਜ ਡਬੋਈ, ਜਿਹੜਾ ਕਬੀਰ ਪੰਥੀਆਂ ਵਿੱਚੋਂ ਹੋਇਆ ਹਿੰਦਾਲ ਦੇ ਪੋਤਰਾ ਹੋਇਆ, ਇਹਨਾਂ ਨੇ ਕਹਿੰਦੇ ਉਹ ਵਿਆਸਾ ਵਿੱਚ ਡੋਬ ਦਿੱਤੀ ਸੀ, ਸੁੱਟ ਦਿੱਤੀ ਸੀ, ਪੰਨੇ ਛੇਦੇ ਦਏ ਬਹਾਈ, ਪੰਨੇ ਜੇ ਉਖਾੜ ਕੇ ਤੇ ਵਿਗਾੜ ਕੇ ਵਿਆਸਾ ਜਲ ਵਿੱਚ ਪੜ ਸੁੱਟ ਦਿੱਤੇ, ਜੋ ਸ੍ਰੀ ਗੁਰ ਅੰਗਦ ਲਿਖਵਾਈ, ਜਿਹੜੇ ਕਹਿੰਦੇ ਸਾਖੀ ਗੁਰੂ ਅੰਗਦ ਸਾਹਿਬ ਜੀ ਨੇ ਭਾਈ ਬਾਲਾ ਜੀ ਰਾਹੀਂ ਸੁਣ ਕੇ ਲਿਖਵਾਈ ਸੀ, ਉਹ ਸਾਰੇ ਕਹਿੰਦੇ ਪੁੱਤਰੇ ਪਾੜ ਕੇ ਵਿਆਸਾ ਵਿੱਚ ਇਹਨਾਂ ਨੇ ਰੋੜ ਦਿੱਤੇ ਸੀ ਦੋਹਾਂ ਨੇ, ਤਿਹ ਕੋ ਤਾਤ ਪਰਜ ਸਭ ਚੀਨੇ, ਉਸਦਾ ਕਹਿੰਦੇ ਜਿਹੜਾ ਅਸਲੀ ਪਤਲ ਸੀ ਸਿਧਾਂਤ ਸੀ ਜਾਣ ਜੂਣ ਕੇ, ਅਧਿਕ ਬਚਨ ਆਪਣੇ ਲਿਖ ਦੀਨੇ, ਆਪਣੇ ਜਿਹੜੇ ਵੱਡ ਵਡੇਰਿਆਂ ਵਾਸਤੇ ਜਾੜੇ ਕਹਿੰਦੇ ਵਡਿਆਈ ਵਾਲੇ ਬਚਨ ਲਿਖ ਦਿੱਤੇ, ਬਿਗਾੜ ਕੇ ਸਾਖੀ ਵਿੱਚ ਦੋਹਰਾ ਪੋਥੀ ਲਿਖੀ ਜੋ ਅਨੰਤ ਗਤ, ਇਸ ਤਰ੍ਹਾਂ ਇਹ ਦੋਹਾਂ ਨੇ ਰਲ ਮਿਲ ਕੇ ਭਾਈ ਬਾਲੇ ਵਾਲੀ ਜਿਹੜੀ ਸਨ ਸਾਖੀ ਦੀ ਪੋਥੀ ਹੋਰ ਤਰ੍ਹਾਂ ਲਿਖ ਦਿੱਤੀ, ਸੁਣ ਸਰੋਤਾ ਮਨ ਲਾਏ, ਸਰੋਤਿਆ ਮਨ ਲਾ ਕੇ ਸੁਣੋ ਤੁਸੀਂ, ਤੇ ਤੇ ਪੋਥੀ ਸਭ ਲਿਖੀ, ਕਹਿੰਦੇ ਉਹ ਜਿਹੜੀ ਵਿਗੜੀ ਹੋਈ ਸਾਖੀ ਪੋਥੀ ਸੀ ਇਸ ਤੋਂ ਅੱਗੇ ਹੋਰ ਸਾਖੀਆਂ ਹੋਰ ਪੋਥੀਆਂ ਲਿਖੀਆਂ ਗਈਆਂ, ਸਾਕਤ ਜਾ ਬਣਾਏ, ਸਾਕਤਾਂ ਨੇ ਕਹਿੰਦੇ ਪੋਥੀ ਬਣਾਈ ਸੀ ਵਿਗਾੜ ਕੇ, ਤੋਂ ਹੋਰ ਉਤਾਰੇ ਅੱਗੇ ਤੋਂ ਅੱਗੇ ਹੋ ਗਏ, ਚੌਪਈ ਜੇ ਹੈ ਨਰ ਸਤਿਗੁਰ ਸਿੱਖ ਪੂਰਨ, ਕਹਿੰਦੇ ਵੀ ਕਥਾ ਸੁਣਨ ਵਾਲੇ ਹੋ ਜਿਹੜੇ ਪੂਰੇ ਸਤਿਗੁਰੂ ਦੇ ਪੂਰਨ ਗੁਰ ਸਿੱਖ ਹੈ, ਗੁਰਮਤ ਭਰਮ ਭਇਓ ਜਿਨ ਚੂਰਨ, ਉਹਨਾਂ ਦਾ ਗੁਰੂ ਕੀ ਸੰਗਤ ਕਰਕੇ ਖੋਟੀ ਮਤ ਵੀ ਦੂਰ ਹੋ ਗਈ, ਭਰਮ ਭੁਲੇਖੇ ਵੀ ਦੂਰ ਹੋ ਗਏ ਹਨ, ਸੇ ਮਹਿਮਾ ਸ੍ਰੀ ਨਾਨਕ ਜਨ, ਉਹ ਤਾਂ ਸਹੀ ਮਹਿਨਾ ਵਿੱਚ ਵੀ ਸਭ ਤੇ ਵੱਡਾ ਸਤਿਗੁਰੂ ਨਾਨਕ ਹੈ, ਗੁਰੂ ਨਾਨਕ ਦੇਵ ਗੋਬਿੰਦ ਰੂਪ ਹੈ, ਆਪ ਨਰਾਇਣ ਕਲਾ ਤਾਰ ਜਗਮੈ ਪਰਵਰੇਉ, ਸਤਿਗੁਰੂ ਗੁਰੂ ਨਾਨਕ ਤੋਂ ਉੱਪਰ ਦੀ ਕੋਈ ਹੋਰ ਵੱਡਾ ਨਹੀਂ ਹੋਇਆ, ਇਸ ਤਰ੍ਹਾਂ ਮਹਿਮਾ ਜਾਣਦੇ ਪੂਰਨ ਗੁਰ ਸਿੱਖ, ਜੇ ਨਿਜ ਗੁਰ ਕੋ ਭੇਵ ਪਛਾਣ ਹੈ, ਜਿਹੜੇ ਆਪਣੇ ਗੁਰੂ ਦਾ ਚੰਗੀ ਤਰ੍ਹਾਂ ਭੇਵ ਪਛਾਣਦੇ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਪੜ੍ਹ ਕੇ, ਨਹਿ ਮਾਨਹਿ ਦੁਰਮਤ ਕਹਿ ਸਾਖੀ, ਉਹ ਜਿਹੜੀਆਂ ਕਹਿੰਦੇ ਖੋਟੀ ਮਤ ਵਾਲਿਆਂ ਨੇ ਕੁਸਾਖੀਆਂ ਜੀਆਂ ਕਈਆਂ, ਉਹਨੂੰ ਉਹ ਬਿਲਕੁਲ ਨਹੀਂ ਸਹੀ ਮੰਨਦੇ ਹਨ, ਜੌਨ ਦਰਸ ਨਾਨਕ ਅਬਲਾਖੀ, ਜਿਹੜੇ ਗੁਰੂ ਕੇ ਸਿੱਖ ਸਿਰਫ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦੇ ਚਾਹਵਾਨ ਹਨ, ਜੇ ਮਾਨਹਿ ਸਾਕਤ ਕੋ ਕਹਿਓ, ਜਿਹੜੇ ਕੋਈ ਵਿਗੜੀ ਹੋਈ ਭਾਈ ਬਾਲੇ ਵਾਲੀ ਜਨਮ ਸਾਖੀ ਨੂੰ ਪੜ੍ਹ ਲੈਂਦੇ, ਉਹਨੂੰ ਕਹਿੰਦੇ ਮੰਨ ਲੈਂਦੇ ਆ ਕਹਿਆ ਹੋਇਆ ਸਾਕਤਾਂ ਦਾ, ਤਿੰਨ ਤੇ ਸਿੱਖੀ ਮਾਰਗ ਰਹੇ, ਕਹਿੰਦੇ ਉਹਨਾਂ ਤੋਂ ਸਹੀ ਮਾਇਨਾ ਵਿੱਚ ਜਿਹੜਾ ਗੁਰੂ ਨਾਨਕ ਸਾਹਿਬ ਦਾ ਸਿੱਖੀ ਦਾ ਭਉ ਭਗਤੀ ਦਾ ਰਸਤਾ ਉਹ ਰਹਿ ਜਾਂਦਾ, ਉਪਰੇ ਰਹਿ ਜਾਂਦੇ ਹਨ, ਗੁਰ ਸ਼ਰਧਾ ਜਿਨ ਕੋ ਉਰ ਹੋਈ, ਇਹਨਾਂ ਨੂੰ ਗੁਰੂ ਨਾਨਕ ਸਾਹਿਬ ਦੀ ਮਹਾਨ ਸ਼ਰਧਾ ਹਿਰਦੇ ਵਿੱਚ ਹੋਇਆ ਹੀ ਹੈ, ਕਹਿਤ ਸੁਣਤ ਗੁਰ ਸਾਖੀ ਸੋਈ, ਜਿਹੜੀਆਂ ਗੁਰੂ ਨਾਨਕ ਸਾਹਿਬ ਦੀਆਂ ਸਹੀ ਸਾਖੀਆਂ ਉਹੀ ਕਹਿੰਦੇ ਹੈ ਉਹੀ ਹੁਕਮਾਂ ਤੋਂ ਸੁਣਦੇ ਹਨ, ਪੈਸਾ ਮੀ ਵਹਿ ਬਿਨ ਤ੍ਰਿਪਤਾਈ, ਦੁੱਧ ਵਾਂਗ ਪੀਂਦੇ ਹਨ ਸੁਣ ਰੂਪ ਤੇ ਹਮੇਸ਼ਾ ਤ੍ਰਿਪਤ ਰਹਿੰਦੇ ਪ੍ਰਸੰਨ ਰਹਿੰਦੇ ਹਨ, ਸੁਖ ਪਾਵਹਿ ਆਗੈ ਇਹ ਥਾਈ, ਇਸ ਥਾਂ ਤੇ ਵੀ ਸੁਖ ਪਾਉਂਦੇ ਅੱਗੇ ਵੀ ਜਾ ਕੇ ਸੁਖ ਪਾਉਣਗੇ, ਤੋਹਰਾ ਸ੍ਰੀ ਨਾਨਕ ਜਸ ਖੀਰ ਸਮ, ਇਹ ਵੀ ਕਥਾ ਸੁਣ ਵਾਲੇ ਸਰੋਤਿਓ ਗੁਰੂ ਨਾਨਕ ਸਾਹਿਬ ਦਾ ਸ੍ਰੇਸ਼ਟ ਜਸ ਤਾਂ ਦੁੱਧ ਵਾਂਗ ਹੈ, ਕਿਦਤ ਦੇਤ ਅਹਿਲਾਦ, ਜਿਹੜਾ ਪ੍ਰਗਟੀ ਜਿਹੜਾ ਸੁਣਦਾ ਉਹਨੂੰ ਆਨੰਦ ਖੁਸ਼ੀਆਂ ਬਖਸ਼ਦਾ ਹੈ, ਛੰਦ ਚੌਪਈ ਬੰਦ ਜੋ, ਇਸੇ ਤਰ੍ਹਾਂ ਚੌਪੀ ਛੰਦ ਇਸ ਤਰ੍ਹਾਂ ਜਿਹੜੇ ਕੋਈ ਬੰਦ ਹਨ ਡੋਡੀ ਪਦਾਂ ਦੀਆਂ ਪੌੜੀਆਂ ਹਨ, ਮਿਸ਼ਟ ਸਹਿਤ ਭਾ ਸਵਾਦ, ਜਿਵੇਂ ਦੁੱਧ ਦੇ ਵਿੱਚ ਮਿੱਠਾ ਪਾ ਦਈਏ ਇਸ ਤਰ੍ਹਾਂ ਚੌਪੀ ਛੰਦ ਆਦਿ ਜਿਹੜੇ ਬੰਦ ਹਨ ਚਾਰ ਚਾਰ ਚਾਰ ਚਾਰ ਤੁਕਾਂ ਦਾ ਇੱਕ ਇੱਕ ਬੰਦ ਬੰਦ ਹੈ, ਇਹ ਪਦ ਹੈ, ਇਹ ਵਿੱਚ ਮਿੱਠਾ ਪਾਇਆ, ਇਹ ਮਨੋ ਸਵਾਦ ਹੋ ਗਿਆ ਦੁੱਧ ਗੁਰੂ ਕਾ ਇਤਿਹਾਸ। ਚੌਪਈ ਜੇ ਸਾਕਤ ਕੀ ਕਹੀ ਕੁਸਾਖੀ, ਜਿਹੜੇ ਕੋਈ ਟੁੱਟੇ ਹੋਏ ਲੋਕ ਜਿਨ੍ਹਾਂ ਨੇ ਕੁਸਾਖੀਆਂ ਮਾੜੀਆਂ ਸਾਖੀਆਂ ਕਹੀਆਂ ਹਨ। ਖੀਰ ਬੀਚ ਸੋ ਜਾਨਾ ਹਮਾਖੀ, ਜਿਵੇਂ ਦੁੱਧ ਦੇ ਵਿੱਚ ਕੋਈ ਮੱਖੀ ਡਿੱਗ ਪਵੇ। ਕਾਢ ਹਮਾਖੀ ਦੇਖ ਸੋ, ਜਿਹੜਾ ਕੋਈ ਸਿਆਣਾ ਮਨੁੱਖ ਹੈ ਜਦੋਂ ਦੁੱਧ ਵਿੱਚ ਮੱਖੀ ਪਈ ਦੇਖਦਾ ਕੱਢ ਮਾਰ ਮਾਰਦਾ ਹੈ। ਪੀਵਹਿ ਪਾਏ ਮਿਸ਼ਟ ਸਿੱਖ ਸੋ, ਜਿਹੜਾ ਸਿੱਖ ਸਿਆਣਾ ਉਹ ਮਿੱਠਾ ਪਾ ਕੇ ਦੁੱਧ ਪੈ ਲੈਂਦਾ। ਇਸ ਤਰ੍ਹਾਂ ਜਿਹੜਾ ਇਹ ਛੰਦ ਬੰਦ ਵਿੱਚ ਲਿਖਿਆ ਗੁਰੂ ਕਾ ਇਤਿਹਾਸ ਤੇ ਮਿੱਠੇ ਸਹਿਤ ਹੈ, ਇਹਨੂੰ ਸੁਣ ਕੇ ਉਹ ਛਕ ਲੈਂਦਾ, ਸੁਣ ਕੇ ਧਾਰ ਲੈਂਦਾ ਹੈ ਦੁੱਧ ਵਾਂਗ ਗੁਰੂ ਕਾ ਇਤਿਹਾਸ। ਦੇਖ ਬੂਝ ਮੱਖੀ ਜੋ ਖਾਵੇ, ਇਹਨੇ ਜਿਹੜਾ ਦੇਖ ਕੇ ਸਮਝ ਕੇ ਮੱਖੀ ਖਾਵੇ, ਕਸਾਖੀਆਂ ਜੀਆਂ ਸੁਣੇ ਕਿਸੇ ਦੀਆਂ, ਸ਼ਰਮ ਹੋਵੇ ਤਨ ਪੈ ਨਾ ਪਚਾਵੇ। ਇਹਨੇ ਉਹਨੂੰ ਕਹਿੰਦੇ ਖੇਚਲ ਹੁੰਦੀ ਹੈ, ਦੁੱਖ ਹੁੰਦਾ ਹੈ, ਸਰੀਰ ਦੇ ਵਿੱਚੋਂ ਦੁੱਧ ਪਚਦਾ ਨਹੀਂ ਹੁੰਦਾ ਹੈ। ਇਸ ਤਰ੍ਹਾਂ ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਸ਼ੰਕਾਂ ਉੱਠਣਾ, ਇਹ ਗੁਰੂ ਕਾ ਜਿਹੜਾ ਇਤਿਹਾਸ ਹੈ ਪਚਦਾ ਨਹੀਂ ਹੈ ਉਸਨੂੰ। ਕੀਰਤ ਨਿਰਮਲ ਜੋ ਔਰ ਧਰ ਹੈ, ਜਿਹੜੇ ਕੋਈ ਉੱਜਲ ਕੀਰਤੀ ਆ ਉਹਨੂੰ ਹਿਰਦੇ ਵਿੱਚ ਧਾਰਦੇ ਹਨ। ਕਰੀ ਕੁਸਾਖੀ ਸੋ ਨਿਰਵਾਰ ਹੈ, ਦਾਲ ਦੇ ਅੱਗੇ ਨਿਰੰਜਨੀਆਂ ਨੇ ਕਬੀਰ ਪੰਥੀ ਇਹਦੇ ਤਰਲੋਚੀਆਂ ਨੇ ਕੁਸਾਖੀਆਂ ਭੈੜੀਆਂ ਸਾਖੀਆਂ ਪਾਈਆਂ, ਉਹ ਜਿਵੇਂ ਦੁੱਧ ਚੋਂ ਮੱਖੀ ਕੱਢ ਕੇ ਪਰੇ ਮਾਰਦੇ, ਇਸ ਤਰ੍ਹਾਂ ਕੁਸਾਖੀਆਂ ਕੰਢੇ ਕੱਢ ਕੇ ਪਰੇ ਮਾਰਦੇ, ਉਹ ਨਹੀਂ ਸੁਣਦੇ ਹਨ। ਗੁਰਮੁਖ ਸਿੱਖ ਅੰਬੁਜ ਜੇ ਜੇਈ, ਜਿਹੜੇ ਗੁਰੂ ਕੇ ਸਿੱਖ ਕਹਿੰਦੇ ਕਮਲਾਂ ਵਰਗੇ ਹਨ। ਗੁਰ ਕੀਰਤ ਰਬ ਪ੍ਰੀਤਮ ਤੇ, ਗੁਰੂ ਮਹਾਰਾਜ ਦੀ ਜਿਹੜੀ ਕੀਰਤੀ ਹੈ ਸੂਰਜ ਵਾਂਗ, ਇਹਦੇ ਉਹ ਪ੍ਰੇਮੀ ਹੈ, ਗੁਰੂ ਕੀ ਕੀਰਤੀ ਨੂੰ ਸੁਣ ਕੇ ਖਿੜਦੇ ਆ, ਖੁਸ਼ ਹੁੰਦੇ ਆ। ਤਿੰਨ ਸੋ ਮੈਂ ਇਹ ਬਚਨ ਬਖਾਨ, ਤਿੰਨਾਂ ਦੇ ਸਾਸ ਮੈਂ ਬਚਨ ਕਹੇ, ਸੁਣ ਕਰ ਗੁਰ ਮਹਿਮਾ ਜੇ ਮਾਨੇ, ਸੁਣ ਕੇ ਗੁਰੂ ਕੀ ਮਹਿਮਾ ਨੂੰ ਚੰਗੀ ਤਰ੍ਹਾਂ ਮੰਨਦੇ ਹਨ। ਦੋਹਰਾ ਬੇਮੁਖ ਮਨ ਜੋ ਉਲੂਕ ਜੋ, ਕਵੀ ਜੀ ਕਹਿੰਦੇ ਜਿਹੜੇ ਗੁਰੂ ਨਾਨਕ ਤੋਂ ਬੇਮੁਖ ਲੋਕ ਹੈ ਉਹ ਤਾਂ ਉਲੂਆਂ ਦੇ ਤੁਰਸ ਹੈ। ਸਾਕਤ ਮਨ ਕਾ ਬਚ ਕਾਏ, ਜਿਹੜੇ ਮਨ ਬਾਣੀ ਕਰਕੇ ਗੁਰੂ ਪਰਮੇਸ਼ਰ ਵੱਲੋਂ ਟੁੱਟੇ ਹੋਏ ਮਾਇਆ ਦੇ ਪੁੱਤ ਹਨ। ਤਿੰਨ ਕੇ ਸੰਗ ਨਾ ਬਹਿਸ ਹੋ, ਜਿਹੜੇ ਮਾਇਆ ਪਿੱਛੇ ਕੁਸਾਖੀਆਂ ਪੜ ਪੜ ਕੇ ਸੁਣਾਉਂਦੇ, ਕਹਿੰਦੇ ਉਹਨਾਂ ਨਾਲ ਮੈਂ ਝਗੜਾ ਨਹੀਂ ਕਰਦਾ। ਕਵੀ ਨਹਿ ਕਛ ਕਹਾਂ ਅਲਾਏ, ਉਹਨੂੰ ਕਹਿੰਦੇ ਕੋਈ ਮੁੱਖੋਂ ਕਹਿ ਹੀ ਸਕਦਾ, ਕਿਉਂਕਿ ਉਹਨਾਂ ਨੇ ਤਾਂ ਸਮਝਾਇਆ, ਸਮਝਣਾ ਨਹੀਂ ਹੈ, ਮਾਇਆ ਕਰਕੇ ਕੁਸਾਖੀ ਪੜ ਪੜ ਸਲਾਉਣੀਆਂ ਹਨ। ਚੌਪਈ ਜੋ ਸਾਕਤ ਮਤ ਜਗਤ ਕੇ ਮਾਹੀ, ਕਹਿੰਦੇ ਜਿਹੜੇ ਸੰਸਾਰ ਦੇ ਵਿੱਚ ਸਾਕਤ ਬੁੱਧ ਵਾਲੇ ਹੁੰਦੇ ਆ ਨਾ ਪੁਰਸ਼ ਭਾਵ, ਜਿਹਨਾਂ ਦੀ ਮਨਵਿਰਤੀ ਪਰਮੇਸ਼ਰ ਵੱਲੋਂ ਟੁੱਟੀ ਹੋਈ ਹੈ। ਚਿਤ ਸਮਝਤ ਸੋ ਕਦਾ ਚਿਤ ਨਾਹੀ, ਆਪਣੇ ਚਿਤ ਵਿੱਚ ਕਦੇ ਵੀ ਉਹ ਸਹੀ ਸਿੱਖਿਆ ਨੂੰ ਸਮਝਦੇ ਨਹੀਂ ਹੁੰਦੇ। ਜੇ ਬਿਦ ਆਪ ਆਨ ਸਮਝਾਵੇ, ਜੀ ਕਹਿੰਦੇ ਮੇਰੀ ਤਾਂ ਕਿਹੜੀ ਗੱਲ ਹੈ, ਜਿਹੜਾ ਬ੍ਰਹਮਾ ਹੈ ਦੁਨੀਆਂ ਨੂੰ ਬਣਾਉਣ ਵਾਲਾ, ਜੇ ਕਰਕੇ ਉਹ ਟੁੱਟਿਆ ਹੋਇਆ ਨੂੰ ਆਪ ਹੀ ਆ ਕੇ ਸਮਝਾਵੇ ਵੀ ਇਹ ਗੁਰੂ ਨਾਨਕ ਦੀਆਂ ਸਾਖੀਆਂ ਨਹੀਂ, ਅਸਲੀ ਸਾਖੀਆਂ ਤਾਂ ਆ ਹੈ, ਕਹਿੰਦੇ ਬ੍ਰਹਮਾ ਵੀ ਆ ਕੇ ਉਹਨਾਂ ਨੂੰ ਸਮਝਾਵੇ। ਨਹੀਂ ਦੁਸ਼ਟਤਾ ਉਰਤੇ ਜਾਵੇ, ਜਿਹੜੇ ਕਸਾਕਤ ਹੈ ਨਾ ਟੁੱਟੇ ਹੋਏ ਮਾਇਆ ਦੇ ਪੁੱਤ, ਉਹਨਾਂ ਅੰਦਰ ਦੁਸ਼ਟਤਾ ਹੀ ਬਿਮੁਖਤਾ ਹੀ ਭੈੜਪਣਾ ਜਾਂਦਾ ਨਹੀਂ, ਉਹ ਕਸਾਕੀਆਂ ਨੂੰ ਸਾਖੀਆਂ ਸਹੀ ਮੰਨਦੇ। ਰਸ ਊਖ ਕੇ ਲਤਾ ਸੁਪਾਲ ਹੈ, ਜਿਵੇਂ ਕਹਿੰਦੇ ਗੰਨੇ ਦਾ ਰਸ ਪਾ ਪਾ ਕੇ ਕੌੜੀ ਤੁੰਬੀ ਦੀ ਜਿਹੜੀ ਵੇਲ ਆ ਉਹਨੂੰ ਕੋਈ ਪਾਲਣਾ ਕਰੇ। ਫਾਣਤ ਸੋਤੇ ਕਰ ਅਲ ਉਹਦੇ ਇਰਦ ਗਿਰਦ, ਕਹਿੰਦੇ ਜਿਹੜੀ ਮਾਨਸ ਕੀ ਮਿਸਰੀ ਹੈ ਉਹਦੀ ਖਾਲੀ ਜੀ ਬਣਾ ਦੇ, ਉਹਦੇ ਚਾਰ ਸਪਰੇ ਦੌਰ ਜਾ ਕਹਿੰਦੇ ਮਿਸਰੀ ਦਾ ਬਣਾ ਦੇ। ਸਿਤਾ ਕੰਧ ਪਰ ਬਦ ਹੈ ਸੋਏ, ਕੌੜੀ ਤੁੰਬੀ ਕਹਿੰਦੇ ਜਿਹੜੀ ਕੰਨ ਸਿਤਾ ਮਿਸਰੀ ਦਾ ਖੰਡ ਦੀ ਕੰਧ ਹੈ, ਇਹਦੇ ਉੱਪਰ ਕਹਿੰਦੇ ਬਦਨਾ ਕਰੇ, ਜਾਣੀ ਕੰਧ ਉੱਪਰ ਉਹਨੂੰ ਵਧਾਉਣਾ ਚਾਹੇ ਕੌੜੀ ਤੁੰਬੀ ਨੂੰ। ਕੱਟ ਤੁੰਬੀ ਕਬ ਮਧੁਰ ਨਾ ਹੋਏ, ਜਿਹੜੀ ਕੌੜੀ ਤੁੰਬੀ ਦੀ ਵੇਲ ਆ ਉਹ ਕਦੇ ਕਦੇ ਉਹਦਾ ਤੁੰਬਾ ਮਿੱਠਾ ਨਹੀਂ ਹੁੰਦਾ, ਉਹ ਕੌੜਾ ਹੀ ਹੋਏਗਾ। ਇਸ ਤਰ੍ਹਾਂ ਕਹਿੰਦੇ ਜਿਹੜੇ ਕੋਈ ਜਿਹੜੀ ਰਸੂ ਖਾ ਕੇ ਗੰਨੇ ਦੇ ਰਸ ਵਾਂਗ ਮਹਾਰਾਜ ਦੇ ਪ੍ਰੇਮ ਦੇ ਬਚਨ ਹੈ ਇਹ ਉਹਨਾਂ ਨੂੰ ਸੁਣਾਈਏ। ਇਸੇ ਤਰ੍ਹਾਂ ਭਾਉ ਭਗਤੀ ਦੇ ਬਚਨ ਹੈ ਮਿਸ਼ਰੀ ਵਰਗੇ ਹੈ, ਇਸ ਤਰ੍ਹਾਂ ਸਿਤਾ ਖੰਡ ਵਰਗ ਸ਼ਰਧਾ ਦੇ ਬਚਨ ਇਹ ਸੁਣਾਈਏ। ਪਰ ਉਹ ਕਹਿੰਦੇ ਉਹਨਾਂ ਦੇ ਅੰਦਰ ਮਸਾਸ ਨਹੀਂ ਆਉਂਦੀ ਹੈ, ਉਹ ਕੋੜੇ ਹੀ ਰਹਿੰਦੇ ਆ, ਤੂੰ ਵੀ ਉਹ ਬੇਮੁਖੀ ਹੀ ਰਹਿੰਦੇ ਹਨ, ਨਿਸ਼ਰਧਕ ਹੀ ਰਹਿੰਦੇ ਹਨ। ਦੋਹਰਾ ਸ੍ਰੀ ਨਾਨਕ ਸਭ ਵਿਦ ਵੱਡੇ। ਹੇ ਗੁਰਸਿੱਖੋ ਸਰੋਤਾ ਜਨੋ, ਗੁਰੂ ਨਾਨਕ ਸਾਹਿਬ ਜੀ ਤਾਂ ਸਭ ਤਰਕੇ ਮਸੌਕਰਾਂ ਕਰਕੇ ਮਹਾਨ ਵੱਡੇ ਹੀ ਹਨ। ਕੈਸੇ ਕਰੋ ਉਚਾਰ, ਉਹਨਾਂ ਦੇ ਸੰਬੰਧ ਵਿੱਚ ਮੈਂ ਆਪਣੀ ਜ਼ਬਾਨ ਤੋਂ ਕਿਸ ਤਰ੍ਹਾਂ ਕੁਝ ਉਚਾਰਨ ਕਰਾਂ, ਕਿਸ ਤਰ੍ਹਾਂ ਕੁਝ ਆਖਾਂ। ਏਕ ਰੋਮ ਬ੍ਰਹਿਮੰਡ ਬਹੁ, ਜਿਸ ਹੋ ਅਕਾਲ ਪੁਰਖ ਦੇ ਕਹਿੰਦੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਕਰੋੜਾਂ ਬ੍ਰਹਿਮੰਡ ਹਨ। ਤੇਹ ਲੀਨੋ ਅਵਤਾਰ, ਉਸ ਅਕਾਲ ਪੁਰਖ ਨੇ ਗੁਰੂ ਨਾਨਕ ਸਾਹਿਬ ਰੂਪ ਦੇ ਵਿੱਚ ਅਵਤਾਰ ਲਿਆ ਦੁਨੀਆਂ ਵਿੱਚ। ਚੌਪਈ ਸਿੱਧ ਨਾਥ ਜੇ ਜਤੀ ਕਹਾਵੇ ਹੈ, ਇੱਕ ਦੁਨੀਆਂ ਵਿੱਚ 84 ਸਿੱਧ ਹੈ, 9 ਨਾਥ ਹੈ, 6 ਜਤੀ ਕਹਾਉਂਦੇ ਹੈ। ਅਮਰ ਭਏ ਮ੍ਰਿਤ ਤੇ ਨਾ ਡਰਾਵੇ ਹੈ, ਭਾਵੇਂ ਉਹ ਵੀ ਕਹਿੰਦੇ ਅਮਰ ਹੋ ਗਏ ਮੌਤ ਤੋਂ ਨਹੀਂ ਡਰਦੇ ਹਨ। ਔਰ ਆਚਾਰਜ ਬਹੁ ਮਤ ਕੇ, ਔਰ ਬਹੁਤ ਮਤਾਂ ਦੇ ਸ਼ੰਕਰਾਚਾਰਜ ਵਰਗੇ ਆਚਾਰਜ ਹੋਏ, ਅੱਗੇ ਪ੍ਰਚਾਰ ਕਰਨ ਵਾਲੇ ਹੋਏ। ਅਨਕ ਕਲਪਨਾ ਥਾਪਹਿ ਜੇ, ਅਨੇਕ ਤਰ੍ਹਾਂ ਦੀਆਂ ਕਲਪਨਾ ਕਰਦੇ ਹਨ, ਜਾਣੀ ਅਨੇਕਾਂ ਤਰ੍ਹਾਂ ਦੀਆਂ ਕਪੋਲ ਕਲਪਨਾ ਕਰਦੇ ਹਨ। ਪੀਰਨ ਪੀਰ ਔਲੀਆ ਸਾਰੇ, ਜਿਹੜੇ ਕੋਈ ਪੀਰਾਂ ਦੇ ਪੀਰ ਆ, ਹੋਰ ਸਿਰੇ ਜਿਹੜੇ ਔਲੀਏ ਲੋਕ ਜਿਨ੍ਹਾਂ ਨੂੰ ਉੱਪਰੋਂ ਕੋਈ ਪੈਗਾਮ ਆਉਂਦਾ ਹੈ। ਕਿਨ ਕਰ ਕੌਣ ਪਾਏ ਹੈ ਪਾਰੇ, ਜੇ ਕਹਿਣ ਲਾਲ ਕਰੀਏ ਉਹਨਾਂ ਦਾ ਕੌਣ ਕੋਈ ਪਾਰਾ ਵਾਰ, ਕੋਈ ਉਹਨਾਂ ਨੂੰ ਗਿਣ ਕੇ ਪੂਰਾ ਦੱਸ ਸਕਦਾ, ਨਹੀਂ ਗਿਣੇ ਜਾ ਸਕਦੇ। ਇਨਕੋ ਮਾਨ ਤਿਮਰ ਘਨ ਸਾਂਝੂ, ਇਹਨਾਂ ਦਾ ਕਹਿੰਦੇ ਜਿਹੜਾ ਮਾਣ ਹੈ, ਜਿਵੇਂ ਕਹਿੰਦੇ ਸ਼ਾਮ ਦੇ ਸਮੇਂ ਬੜਾ ਸੰਘਣਾ ਹਨੇਰਾ ਹੁੰਦਾ ਹੈ, ਅਦਕ ਦੰਭ ਸੋ ਉਡਗਨ ਰਾਜੂ, ਜਿਹੜਾ ਬੜਾ ਭਾਰੀ ਕਹਿੰਦੇ ਪਖੰਡ ਹੈ, ਇਹ ਕਹਿੰਦੇ ਜਿਵੇਂ ਤਾਰਿਆਂ ਦਾ ਉਹ ਰਾਜਾ ਚੰਦਰਮਾ ਹੋਵੇ, ਵੱਡਾ ਪਖੰਡ ਚੰਦਰਮਾ ਵਾਂਗ ਹੋਵੇ, ਪਰ ਕਦਾ ਵੱਡਾ ਪਖੰਡ ਫੈਲਿਆ ਹੋਵੇ। ਕਲਾ ਵਿਸਾਲਨ ਕੇ ਬਲ ਜੇਤੇ, ਹੋਰ ਜਿੰਨੇ ਕਹਿੰਦੇ ਵੱਡੀਆਂ ਕਲਾ ਵਾਲੇ ਤੇ ਜਿੰਨੇ ਬੜੇ ਬਲੀ ਲੋਕ, ਤਾਰੇ ਬ੍ਰਿੰਦਨ ਚਮਕਤ ਤੇਤੇ, ਇਹ ਸਾਰੇ ਜਿਹੜੇ ਸਮੂਹ ਹੈ ਕਹਿੰਦੇ ਜਿਵੇਂ ਸਮੂਹ ਤਾਰੇ ਚਮਕਦੇ ਹੁੰਦੇ, ਉਹੀ ਬਲੀ ਲੋਕ ਸ਼ਕਤੀਆਂ ਵਾਲੇ। ਨਿਸਾ ਘੋਰ ਕਲ ਕੀਨ ਕੁਚਾਲੇ, ਅੱਜ ਕੱਲ ਯੁਗ ਦੇ ਸਮੇਂ ਨੇ ਜਿਹੜੀ ਕੋਈ ਭੈੜੀ ਕੁਚਾਲ ਜੀ ਸ਼ੁਰੂ ਕੀਤੀ ਹੈ, ਭਿਆਨਕ ਰਾਤ ਵਾਂਗ ਹੈ। ਤਸਕਰ ਦੰਭੀ ਫਿਰਤ ਸੁਖਾਲੇ, ਇਸ ਕਹਿੰਦੇ ਭਿਆਨਕ ਰਾਤ ਭੈੜੀ ਕੁਚਾਲ ਵਿੱਚ ਜਿਹੜੇ ਪਖੰਡੀ ਲੋਕ ਹੈ, ਚੋਰਾਂ ਵਾਂਗੂ ਫਿਰਦੇ ਆ ਸੌਖੇ। ਚੌਪਈ ਮਤ ਜੇ ਅਨੇਕ ਚਕੋਰ ਗਨ, ਅਨੇਕਾਂ ਜਿਹੜੇ ਦੁਨੀਆਂ ਵਿੱਚ ਮਤ ਹੈ ਇਹ ਚਕੋਰਾਂ ਵਾਂਗ ਹੈ। ਹਰਖਤ ਮੇਲਾ ਸਮਾਜ, ਸਾਰਾ ਖੁਸ਼ ਹੋ ਕੇ ਇਕੱਠ ਮਿਲਿਆ ਹੋਇਆ। ਕਲ ਮਾਲ ਕੁਮਦ ਪ੍ਰਫੁੱਲ ਹੀ, ਜਿਹੜੇ ਪਾਪ ਹੈ ਕਵੀਆਂ ਪਾਂਗੇ, ਇਹ ਸਾਰੇ ਪਾਸੇ ਕਹਿੰਦੇ ਫੁੱਲ ਹੈ, ਪਾਪੀ ਚੜ੍ਹਦੀਆਂ ਕਲਾ ਵਿੱਚ ਜਾ ਰਹੇ ਇੱਥੇ। ਤਾਲ ਪਾਏ ਕਲ ਰਾਜ, ਜਿਹੜਾ ਕਲਯੁਗ ਦੇ ਸਮੇਂ ਦਾ ਰਾਜ ਭਾਗ ਹੈ, ਇਸ ਸਰੋਵਰ ਨੂੰ ਇਹ ਤਲਾਅ ਨੂੰ ਭਾ ਕੇ ਸਾਰੇ ਵੱਧ ਫੁੱਲ ਰਹੇ ਹੈ। ਚੌਪਈ ਸ੍ਰੀ ਨਾਨਕ ਸੂਰਜ ਪ੍ਰਕਾਸ਼, ਕਵੀ ਜੀ ਕਹਿੰਦੇ ਜਿਹੜੇ ਗੁਰੂ ਨਾਨਕ ਸਾਹਿਬ ਹੈ, ਇਹ ਜਿਵੇਂ ਸੂਰਜ ਹੁੰਦਾ ਹੈ, ਉਹ ਕਹਿੰਦੇ ਪ੍ਰਕਾਸ਼ਵਾਨ ਹੋਏ। ਪਾਛਲ ਗਿਣਤੀ ਸਕਲ ਵਿਨਾਸ਼ੇ, ਸੂਰਜ ਚੜਿਆ ਹੋਇਆ ਉੱਲੂ ਵੀ ਭੱਜ ਜਾਂਦੇ ਆ, ਇਸ ਤਰ੍ਹਾਂ ਤਾਰੇ ਵੀ ਛਿਪ ਜਾਂਦੇ, ਚੰਦਰਮਾ ਵੀ ਫਿੱਕਾ ਪੈ ਜਾਂਦਾ, ਭਿਆਨਕ ਰਾਤ ਵੀ ਖਤਮ, ਚੋਰ ਵੀ ਭੱਜ ਜਾਂਦੇ ਆ, ਪਖੰਡੀ ਵੀ ਦੌੜ ਜਾਂਦੇ ਆ। ਇਸ ਤਰ੍ਹਾਂ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਪ੍ਰਕਾਸ਼ ਹੋਇਆ ਸੂਰਜ ਚੜ੍ਹਨ ਵਾਂਗ ਹੈ, ਜਦੋਂ ਇਹ ਚੜ੍ਹੇ ਹਨ ਸਾਰੇ ਜਿਹੜੇ ਪਿੱਛੇ ਗਿਣਕੇ ਦਿਸੇ ਹੈ ਸਾਰੇ ਖਤਮ ਹੋ ਗਏ, ਸਭ ਨੂੰ ਭਜਨਾ ਪੈ ਗਈਆਂ। ਭਏ ਸੰਤ ਅਰਬਿੰਦ ਸੁਖਾਰੇ, ਜਿਸ ਗੁਰੂ ਨਾਨਕ ਸਾਹਿਬ ਨੂੰ ਸੂਰਜ ਵਾਂਗ ਚੜ੍ਹਨ ਕਰਕੇ ਜਿਵੇਂ ਉਹ ਕਬਲ ਖਿੜ ਜਾਂਦੇ। ਇਸ ਤਰ੍ਹਾਂ ਜਿਹੜੇ ਸੰਤ ਮਹਾਤਮਾ ਕਬਲਾਂ ਵਾਂਗੂ ਕਹਿੰਦੇ ਸੌਖੇ ਹੋ ਗਏ, ਖੁਸ਼ੀ ਵਿੱਚ ਖਿੜ ਗਏ। ਚਕਵੇ ਸਿੱਖਾਂ ਕੇ ਦੁੱਖ ਟਾਰੇ, ਸਿੱਖਾਂ ਰੂਪੀ ਚਕਵੇ ਉਹਨਾਂ ਨੂੰ ਬ੍ਰਹਮ ਦੇ ਨਾਲ ਮਿਲਾਪ ਕਰ ਦਿੱਤਾ, ਉਹਨਾਂ ਦੇ ਦੁੱਖ ਦੂਰ ਕਰਤੇ ਗੁਰੂ ਨਾਨਕ ਸਾਹਿਬ ਸੂਰਜ ਨੇ। ਆਤਪ ਭਗਤ ਬਿਰਾਜੀ ਜਹ ਤਹ, ਭਗਤੀ ਰੂਪੀ ਜਿਹੜੀ ਧੁੱਪ ਹੈ ਜਿੱਥੇ ਕਿਤੇ ਕਹਿੰਦੇ ਇਸ ਤਰ੍ਹਾਂ ਬਿਰਾਜਮਾਨ ਹੋ ਗਈ, ਧੁੱਪ ਚੜ ਗਈ, ਭਗਤੀ ਹਰ ਪਾਸੇ ਪ੍ਰਗਟ ਹੋ ਗਈ। ਗਿਆਨ ਤੇਜ ਹੈ ਨਿਰਮਲ ਜਹ ਮਹ, ਜਿੱਥੇ ਕਿੱਥੇ ਜਿਹੜਾ ਉਜਲ ਗਿਆਨ ਹੈ ਇਹੀ ਤੇਜ ਪ੍ਰਤਾਪ ਹੈ। ਐਸੇ ਗੁਰ ਕੇ ਨਿੰਦਕ ਜੇਈ, ਐਸੇ ਜਿਹੜੇ ਗੁਰੂ ਨਾਨਕ ਸਾਹਿਬ ਸੂਰਜ ਵਾਂਗ ਉਹਨਾਂ ਦੀ ਨਿੰਦਿਆ ਕਰਨ ਵਾਲੇ ਜਿਹੜੇ ਕੋਈ ਨਿੰਦਕ ਲੋਕ। ਸਮ ਉਲੂਕ ਦੁੱਖ ਪਾਵਹਿ ਤੇ, ਉਹ ਕਹਿੰਦੇ ਸਭ ਉੱਲੂਆਂ ਦੇ ਤੁਲ ਹੈ, ਜਿਵੇਂ ਸੂਰਜ ਚੜ੍ਹੇ ਤੋਂ ਉੱਲੂ ਦੁੱਖ ਹੀ ਪਾਉਂਦੇ ਹੁੰਦੇ। ਦਿਬ ਸਹੰਸਰ ਬਰਖ ਪਰ ਮਨ, ਇਸ ਤਰ੍ਹਾਂ ਕਹਿੰਦੇ ਜਿਵੇਂ ਦਿਬ ਜਿਹੜਾ ਸਾਲ ਹੈ ਉਹਦੇ ਹਜ਼ਾਰਾਂ ਸਾਲ ਤੱਕ, ਇਹ ਇੱਕ ਤਾਂ ਇਸ ਧਰਤੀ ਦਾ ਸਾਲ ਹੈ, ਉਹ ਇਸ ਦੀ ਗਿਣਤੀ ਵਿੱਚ ਅੱਗੇ ਜਾ ਕੇ ਕਵੀ ਨੇ ਲਿਖਿਆ ਵੀ ਚੌਵੀ ਘੰਟੇ ਦਾ ਦਿਨ ਤੇ ਰਾਤ ਹੁੰਦਾ। ਇਸ ਤਰ੍ਹਾਂ 360 ਜਾਂ 365 ਦਿਨਾਂ ਦਾ ਇੱਕ ਸਾਲ ਬਣ ਜਾਂਦਾ ਹੈ। ਫਿਰ ਇਹ ਚਾਰ ਯੁੱਗ ਹਨ, ਇਹਨਾਂ ਦੇ ਅੱਡੋ ਅੱਡੀ ਵਰੇ ਲਿਖੇ ਹੋਏ ਹੈ, 1728,000 ਸਾਲ ਸਤਯੁਗ ਹੈ, 12,96,000 ਸਾਲ ਤ੍ਰੇਤੇ ਯੁੱਗ ਦਾ ਹੈ, 8,64,000 ਸਾਲ ਦੁਆਪਰ ਦਾ ਹੈ। ਇਸ ਤਰ੍ਹਾਂ ਇਹ 4,32,000 ਸਾਲ ਕਲਯੁੱਗ ਹੈ। ਇਹ ਸਾਰੇ ਗਿਣੀਏ ਅਤੇ ਸਾਰਿਆਂ ਦਾ ਜੋੜ ਬਣ ਜਾਏ 43,20,000 ਸਾਲ। ਇਹ ਇੰਨਾ ਜਿਹੜਾ ਸਮਾਂ ਹੈ ਨਾ ਚੌਂਕੜੀ ਦਾ, ਇਹ ਹਜ਼ਾਰ ਵਾਰੀ ਬੀਤ ਜਾਵੇ ਫਿਰ ਕਹਿੰਦੇ ਬ੍ਰਹਮਾ ਦਾ ਇੱਕ ਦਿਨ ਬਣਦਾ ਹੈ, ਫਿਰ ਹਜ਼ਾਰ ਵਾਰੀ ਫਿਰ ਬੀਤ ਜਾਵੇ ਚੌਂਕੜੀ, ਇਹ ਯਾਨੀ 43,20,000 ਹਜ਼ਾਰ ਵਾਰੀ ਬੀਤੇ ਫਿਰ ਇੱਕ ਦਿਨ ਬਣੂ ਬ੍ਰਹਮਾ ਦਾ, ਅਤੇ ਫਿਰ ਇੱਕ ਰਾਤ ਬਣੂ, ਇੰਨੇ ਹੀ ਫਿਰ ਬੀਤੇ। ਇਹਨੂੰ ਕਲਪ ਦਿਨ ਕਹਿੰਦੇ ਨੇ ਬ੍ਰਹਮਾ ਦਾ, ਐਡਾ ਵੱਡਾ ਦਿਨ। ਇਸ ਤਰ੍ਹਾਂ ਫਿਰ ਇਸ ਗਿਣਤੀ ਨਾਲ ਫਿਰ ਤੁਸੀਂ ਸਾਲ ਬਣਾ ਲਓ, ਕਿੰਨੇ ਬਣ ਜਾਣਗੇ ਅੰਦਾਜ਼ੇ ਲਾਈਏ। ਅਤੇ ਉਹ ਗਿਣ ਕੇ ਕਵੀ ਡਾਕਟਰ ਵੀਰ ਸਿੰਘ ਨੇ ਵੀ ਦਿੱਤਾ, 31,00,000, 10,00,000 ਅਤੇ 4,00,000,000 ਸਾਲ। ਇੰਨਾ ਜਾਣੀ ਇੱਕ ਸਾਲ, ਇਹਨੂੰ ਦਿਬ ਵਰਕ, ਇੰਨੇ ਦਿਨ ਦਾ ਨਾ ਸਾਲਾਂ ਦਾ ਨਾ ਦਿਬ ਵਰਕ ਹੈ। ਕਹਿੰਦੇ ਇਹੋ ਜਿਹੇ ਕਹਿੰਦੇ ਜਿਹੜੇ ਦਿਵ ਵਰਖ ਹੈ ਉਹਦੇ ਹਜ਼ਾਰਾਂ ਸਾਲਾਂ ਤੱਕ ਪਾਵਹਿ ਨਰਕ ਮਹਾ ਦੁੱਖ ਖਾਨਾ। ਕਹਿੰਦੇ ਜਿਹੜੇ ਗੁਰੂ ਮਹਾਰਾਜ ਦੇ ਇਤਿਹਾਸ ਨੂੰ ਬਣ ਸੁਣ ਕੇ ਅਤੇ ਫਿਰ ਵਿਗਾੜਨ ਵਾਲੇ ਹੈ, ਇਹਨੂੰ ਗੁਰੂ ਕੇ ਇਤਿਹਾਸ ਨੂੰ ਵਿਗਾੜਨ ਵਾਲੇ ਜਾਂ ਲੋਕਾਂ ਵਿੱਚ ਗੁਰੂ ਕਾ ਇਤਿਹਾਸ ਵਿਗੜਿਆ ਹੋਇਆ ਪੇਸ਼ ਕਰਨ ਵਾਲੇ, ਉਹਨਾਂ ਨੂੰ ਇਹ ਸਜ਼ਾ ਮਿਲੂਗੀ। ਇਹ ਦਿਵ ਸਾਲ ਯਾਨੀ ਇੱਕ ਸਾਲ ਨਹੀਂ, ਹਜ਼ਾਰਾਂ ਸਾਲ ਇਹ, 31,00,000, 10,00,000, 4,00,000,000 ਸਾਲ ਹੋ ਗਿਆ ਇੱਕ ਸਾਲ ਦਾ, ਇੱਧਰ ਹਜ਼ਾਰਾਂ ਸਾਲ ਲਿਖੇ ਵੀ ਇੰਨੇ ਹਜ਼ਾਰਾਂ ਵਰਖ ਜਿਹੜੇ ਹੈ ਉਹ ਇਹੋ ਜਿਹੜੇ ਗੁਰੂ ਕੇ ਨਿੰਦਕ ਹੈ ਨਾ ਉਹ ਨਰਕਾਂ ਵਿੱਚ ਪਏ ਦੁੱਖ ਪਾਉਣਗੇ। ਤਿਰਗਤ ਜੋ ਨਪੁੰਨ ਬਾਰੰਬਾਰ, ਫਿਰ ਨਰਕਾਂ ਵਿੱਚੋਂ ਨਿਕਲ ਕੇ ਜਿਹੜੀਆਂ ਟੇਢੀਆਂ ਜੂਨੀਆਂ ਸੱਪ ਟੂਹੇ ਦੀਆਂ ਉਹ ਪਾਉਣਗੇ। ਧਰ ਘਰ ਪਾਵਹਿ ਕਸ਼ਟ ਮਜਾ ਅਪਾਰਾ, ਬੇਨਤੀ ਕਹਿੰਦੇ ਟੇਢੀਆਂ ਜੂਨਾਂ ਪਾ ਕੇ ਦੁੱਖ ਪਾਉਣਗੇ ਇਹੋ ਜਿਹੇ ਗੁਰੂ ਨਾਨਕ ਦੇ ਨਿੰਦਕ ਲੋਕ। ਦੋਹਰਾ ਸ੍ਰੀ ਨਾਨਕ ਉਪਮਾ ਵੱਡੀ, ਕਵੀ ਜੀ ਕਹਿੰਦੇ ਹੇ ਸਰੋਤਾ ਜਨੋ, ਗੁਰੂ ਨਾਨਕ ਦੀ ਜਿਹੜੀ ਮਹਿਮਾ ਮਹਾਨ ਵੱਡੀ ਹੈ, ਮੋਤੇ ਕਹੀ ਨ ਜਾਏ, ਮੇਰੀ ਤਾਂ ਇੱਕ ਜਵਾਨ ਹੈ, ਮੇਰੇ ਪਾਸੋਂ ਗੁਰੂ ਨਾਨਕ ਦੀ ਮਹਿਮਾ ਕਹੀ ਨਹੀਂ ਜਾ ਸਕਦੀ। ਜੋ ਕੀਟੀ ਗਿਰ ਨਹੀਂ ਉੱਠੇ, ਜਿਵੇਂ ਕਹਿੰਦੇ ਜਿਹੜਾ ਬਹੁਤ ਵੱਡਾ ਕੋਈ ਪਹਾੜ ਹੋਵੇ ਉਹਨੂੰ ਕੀੜੀ ਨਹੀਂ ਚੁੱਕ ਸਕਦੀ ਹੁੰਦੀ। ਕਰਤ ਅਨੇਕ ਉਪਾਏ, ਅਨੇਕਾਂ ਉਪਰਾਲੇ ਹੀਲੇ ਕਰੇ, ਹਜ਼ਾਰਾਂ ਕੀੜੀਆਂ ਨੂੰ ਇਕੱਠੀਆਂ ਕਰ ਲਏ ਵੀ ਆਪਾਂ ਪਹਾੜ ਚੁੱਕਣਾ ਹੈ। ਇਸ ਤਰ੍ਹਾਂ ਮੇਰੇ ਵਰਗੇ ਹਜ਼ਾਰਾਂ ਕਵੀ ਇਕੱਠੇ ਹੋ ਜਾਣ ਵੀ ਆਪਾਂ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਵੀ ਪਹਾੜ ਚੁੱਕ ਲੈਣਾ, ਸਾਰਾ ਇਤਿਹਾਸ ਪੂਰਾ ਕਹਿ ਦੇਣਾ, ਸੁਣਾ ਦੇਣਾ ਕਥਾ ਵਾਲੇ ਸਰੋਤਿਆਂ ਨੂੰ। ਕਹਿੰਦੇ ਇਹ ਨਹੀਂ ਸੁੱਕਿਆ ਜਾ ਸਕਦਾ, ਇਹ ਨਹੀਂ ਸੁਣਾਇਆ ਜਾ ਸਕਦਾ ਹੈ। ਇਹ ਤਾਂ ਚਲੋ ਇੱਥੇ ਜਿਹੜਾ ਮਹਾਰਾਜ ਕੋਈ ਵਿਚਰੇ ਆ ਥੋੜ੍ਹਾ ਬਹੁਤ, ਭਾਈ ਬਾਲੇ ਜੀ ਨੇ ਸੁਣਾ ਤਾ। ਹੁਣ ਗੁਰੂ ਨਾਨਕ ਸਾਹਿਬ ਲੱਖਾਂ ਪਤਾਲਾਂ ਲੱਖਾਂ ਆਕਾਸ਼ਾਂ ਵਿੱਚ ਗਏ ਆ, ਉੱਥੇ ਜਿੱਥੇ ਜਿੰਨੀ ਜਿੰਨੀ ਸੰਗਤ ਮਹਾਰਾਜ ਦੀ, ਉਹਨੂੰ ਕੌਣ ਸੁਣਾਊਗਾ ਉੱਥੋਂ ਦੇ ਇਤਿਹਾਸ ਨੂੰ। ਇਸ ਕਰਕੇ ਕਵੀ ਕਹਿ ਰਿਹਾ ਵੀ ਇਹ ਤਾਂ ਬਹੁਤ ਵੱਡੇ ਪਹਾੜ ਵਾਂਗ ਹੈ, ਅਸੀਂ ਹਾਂ ਕੀੜੀਆਂ ਵਰਗੇ ਵਿਦਵਾਨ, ਸਾਥੋਂ ਗੁਰੂ ਕਾ ਇਤਿਹਾਸ ਰੂਪੀ ਜਿਹੜਾ ਪਹਾੜ ਚੁੱਕਿਆ ਨਹੀਂ ਜਾ ਸਕਦਾ, ਸੁਣਾਇਆ ਨਹੀਂ ਜਾ ਸਕਦਾ ਹੈ। ਇਹ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਹੀ ਮਹਾਨ ਤੋਂ ਮਹਾਨ, ਜਿਹੋ ਜਿਹੇ ਆ ਮਹਾਨ ਉਸੇ ਤਰ੍ਹਾਂ ਉਹਨਾਂ ਦਾ ਇਤਿਹਾਸ ਵੀ ਮਹਾਨ। ਇਸ ਤੋਂ ਅੱਗੇ ਜੋ ਕਵੀ ਜੀ ਨੇ ਤਰ੍ਹਾਂ ਤਰ੍ਹਾਂ ਦੀਆਂ ਦਲੀਲਾਂ ਦੇ ਕੇ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਨੂੰ ਮਹਾਨ ਕਿਹਾ ਹੈ, ਗੁਰੂ ਕੇ ਇਤਿਹਾਸ ਨੂੰ ਮਹਾਨ ਤੋਂ ਮਹਾਨ ਆਖਿਆ ਹੈ, ਉਹ ਕੱਲ੍ਹ ਦੇ ਦੀਵਾਨ ਵਿੱਚ ਆ ਜਾਏਗਾ। ਜਿੰਨਾ ਕੁ ਸਮਾਂ ਸੀ ਉਸਦੇ ਵਿੱਚ ਆਪਾਂ ਇਹ ਇਤਿਹਾਸ ਪੜ੍ਹਿਆ ਸੁਣਿਆ ਲਾਹਾ ਲਿਆ ਹੈ, ਸਮਾਂ ਹੋਇਆ ਹੈ। ਅੱਜ ਆਪਾਂ ਇੱਥੇ ਸਮਾਪਤੀ ਕਰਕੇ ਅਰਦਾਸ ਵੀ ਜੁੜੀਏ ਜੀ। ਸ੍ਰੀ ਨਾਨਕ ਉਪਮਾ ਵੱਡੀ, ਮੋਤੇ ਕਹੀ ਨ ਜਾਏ, ਜਉ ਕੀਤੀ ਗਿਰ ਨਹਿ ਉੱਠੇ, ਕਰਤ ਅਨੇਕ ਉਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚਿਉਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੈ ਸਰਵ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਜਾਂ ਕੇ ਸਦਾ ਚਰੇ, ਹੇ ਅਪਰੰਪਰ ਹਰ ਹਰੇ, ਹੈ ਪੀ ਹੋ ਬਨਹਾਰ। ਹੇ ਸੰਤਾਂ ਕੈ ਸਦਾ ਸੰਗ, ਨਿਰਾਰਾਇ ਆਧਾਰ, ਹੇ ਠਾਕੁਰ ਹਾਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰੱਖੀਐ ਪਰੋਇ। ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆ, ਇੱਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵਨ ਦੇ, ਗੁਰੂ ਪਾਰੇ ਉਤਾਰਨ ਹਾਰ। ਜੋ ਸਰਦਾ ਕਰ ਸੇਵਨ ਦੇ, ਗੁਰੂ ਪਾਰੇ ਉਤਾਰਨ ਹਾਰ। ਤੁਮ ਠਾਕੁਰ